ਪੁਰਖ ਖਹਿਰੇ ਕ੍ਰਿਖੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਕੁਝ ਦਿਨਾਂ ਤੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਵਿੱਚ ਹੀ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਸੰਗ ਸਰਵਣ ਕਰਦੇ ਰਹੇ ਹਾਂ। ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਨਾਲ ਗੋਂਦੇ ਖੱਤਰੀ ਚੌਧਰੀ ਨਾਲ ਜਾ ਕੇ ਆਪ ਜੀ ਨੇ ਨਗਰ ਸ੍ਰੀ ਗੋਬਿੰਦਵਾਲ ਸਾਹਿਬ ਵਸਾਇਆ। ਗੁਰੂ ਮਹਾਰਾਜ ਦੀ ਆਗਿਆ ਨਾਲ ਆਪਣੇ ਨਿਵਾਸ ਆਪਣੇ ਘਰ ਵੀ ਮਕਾਨ ਬਣਾ ਲਏ ਅਤੇ ਆਪਣੇ ਸਾਰੇ ਭਰਾਵਾਂ ਨੂੰ ਪਰਿਵਾਰ ਭਤੀਜਿਆਂ ਨੂੰ ਲਿਆ ਕੇ ਗੋਬਿੰਦਵਾਲ ਵਿਖੇ ਵਸਾਇਆ। ਇਹ ਪ੍ਰਸੰਗ ਆਪਾਂ ਸਰਵਣ ਕਰ ਰਹੇ ਸੀ ਅਤੇ ਕੱਲ੍ਹ ਕੁਝ ਪ੍ਰਸੰਗ ਗੁਰੂ ਅੰਗਦ ਸਾਹਿਬ ਜੀ ਦਾ ਫਿਰ ਦੁਬਾਰਾ ਸ਼ੁਰੂ ਕਰਿਆ, ਜਿਸ ਦੇ ਵਿੱਚ ਇਹ ਪ੍ਰਸੰਗ ਆਇਆ ਹੈ। ਫਿਰ ਗੁਰੂ ਦੇ ਜ਼ਿਮੀਂਦਾਰ ਇਹ ਜ਼ਿਆਦਾਤਰ ਖਡੂਰ ਵਿੱਚ ਹੀ ਵੱਸਦੇ ਸਨ ਅਤੇ ਇੱਕ ਇਸ ਬੜਾ ਭਾਰੀ ਯੰਤਰੀ ਮੰਤਰੀ ਕੰਨ ਪਾਟਾ ਲੰਬੀ ਪਖੰਡੀ ਤਪਾ ਰਹਿੰਦਾ ਸੀ, ਜੋ ਗੁਰੂ ਅੰਗਦ ਸਾਹਿਬ ਜੀ ਨੂੰ ਵਿਸ਼ੇਸ਼ ਕਰਕੇ ਈਰਖਾ ਦੁਵੈਸ਼ ਰੱਖਦਾ ਸੀ, ਕਿਉਂਕਿ ਇਹਨੂੰ ਹਮੇਸ਼ਾ ਚਿੰਤਾ ਸੀ ਕਿ ਬਾਹਰੋਂ ਸਿੱਖ ਸੰਗਤਾਂ ਇਹਨਾਂ ਦੀ ਹਜ਼ੂਰੀ ਵਿੱਚ ਬਹੁਤ ਗਿਣਤੀ ਵਿੱਚ ਆਉਂਦੀਆਂ, ਮੰਨਦੀਆਂ, ਪੂਜਦੀਆਂ ਹਨ। ਕਿਤੇ ਦੇਖ ਦੋ ਕਿ ਖੈਰੇ ਗੋ ਦੇ ਜ਼ਿਮੀਂਦਾਰ ਇਹ ਮੇਰੇ ਵੱਲੋਂ ਹਟ ਕੇ ਇਹਨਾਂ ਨੂੰ ਨਾ ਪੂਜਣ ਲੱਗ ਪੈਣ। ਇੱਕ ਵਾਰੀ ਐਸਾ ਹੋਇਆ ਹੈ, ਬਾਰਿਸ਼ ਬੰਦ ਹੋ ਗਈ, ਆਪੋ ਵਿੱਚ ਹੀ ਵਿਚਾਰ ਵਟਾਂਦਰਾ ਕਰਨ ਲੱਗੇ, ਛੇਕ ਸੁੱਖ ਛੱਲੇ ਅੰਨ ਨਾ ਹੋਇਆ ਫਿਰ ਤਾਂ ਜਾਨ ਨੂੰ ਖਤਰਾ ਹੈ। ਵਿੱਚੋਂ ਕਹਿਣ ਲੱਗੇ ਵੀ ਸਾਡਾ ਇੱਥੇ ਤਪਾ ਗੁਰੂ ਰਹਿੰਦਾ ਹੈ, ਆਪਣੇ ਆਪ ਨੂੰ ਬੜਾ ਸ਼ਕਤੀ ਵਾਲਾ ਕਹਾਉਂਦਾ ਹੈ, ਸਾਡੀਆਂ ਮਾਈਆਂ ਬੀਬੀਆਂ ਉਹਦੇ ਕੋਲ ਬੱਚੇ ਲੈ ਜਾਂਦੇ, ਥੋੜ੍ਹੇ ਕਰਕੇ ਝਾੜੇ ਕਰਕੇ ਚੁੱਪ ਕਰਾ ਦਿੰਦਾ, ਹੋਰ ਰੋਗ ਸੋਗ ਮੰਤਰ ਪੜ੍ਹ ਕੇ ਠੀਕ ਕਰ ਦਿੰਦਾ ਹੈ, ਆਪਾਂ ਉਹਦੇ ਕੋਲ ਜਾ ਕੇ ਬੇਨਤੀ ਕਰ ਲਓ, ਨਾਲੇ ਉਹਦੀ ਸ਼ਕਤੀ ਪਰਖੀ ਜਾਏਗੀ ਅਤੇ ਨਾਲ ਹੀ ਬਾਰਿਸ਼ ਪੈ ਜਾਏਗੀ। ਉਹ ਪੰਜ ਸੱਤ ਇਕੱਠੇ ਹੋਏ, ਜਾ ਬੇਨਤੀ ਕੀਤੀ, ਇਹਨੂੰ ਫਿਰ ਸਮਾਂ ਮੌਕਾ ਮਿਲ ਗਿਆ। ਕਹਿਣ ਗਿਆ, ਤੁਹਾਨੂੰ ਨਹੀਂ ਪਤਾ ਕਿਉਂ ਬਾਰਿਸ਼ ਹਟ ਗਈ, ਕਿਉਂ ਸੋਕਾ ਪੈ ਰਿਹਾ, ਬੜਾ ਭਾਰੀ ਇੱਥੇ ਪੱਧਰ ਗੁਨਾਹ ਹੋ ਰਿਹਾ ਹੈ। ਉਹ ਕੀ ਵੀ ਗੁਰੂ ਅੰਗਦ ਸਾਹਿਬ ਜੀ ਕੋਈ ਸਮਾਂ ਤੋਂ ਇੱਥੇ ਆ ਕੇ ਤੁਹਾਡੇ ਨਗਰ ਵਿੱਚ ਰਹਿ ਰਹੇ ਨੇ, ਉਹ ਗ੍ਰਿਸਤੀ ਹੋ ਕੇ ਪੂਜਾ ਕਰਾਉਂਦੇ ਆ, ਪੂਜਾ ਲੈਂਦੇ ਨੇ, ਜੇ ਤੁਸੀਂ ਚਾਹੁੰਦੇ ਹੋ ਤਾਂ ਉਹਨਾਂ ਨੂੰ ਨਗਰ ਤੋਂ ਬਾਹਰ ਕੱਢੋ, ਫਿਰ ਬਾਰਿਸ਼ ਮੂਲਧਾਰ ਹੋ ਜਾਏਗੀ। ਹੋਰ ਖਿਲਾਣਾ ਇਕੱਠਾ ਹੋ ਕੇ ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਇਆ ਅਤੇ ਕਠੋਰ ਵਚਨ ਕਹਿ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਆਪਣੇ ਨਗਰ ਤੋਂ ਬਾਹਰ ਨਿਕਾਲ ਦਿੱਤਾ। ਧੰਨ ਗੁਰੂ ਅੰਗਦ ਸਾਹਿਬ ਜੀ, ਅਜਲ ਸ਼ਕਤੀਆਂ ਨੂੰ ਜਾਣਨ ਵਾਲੇ ਪਰਮੇਸ਼ਰ ਰੂਪ, ਸਾਨੂੰ ਸਿੱਖਿਆ ਦੇਣ ਵਾਸਤੇ ਵੀ ਜਿਹੜੇ ਇਹੋ ਜਿਹੇ ਲੋਕ ਹੈ ਉਹ ਨਹੀਂ ਕਿਸੇ ਨੂੰ ਬਖਸ਼ਦੇ, ਟੰਬੀਆਂ ਪਖੰਡੀਆਂ ਮਗਰ ਲੱਗ ਕੇ ਜਿਹੜਾ ਕੋਈ ਨਹੀਂ ਕਹਿਣਾ ਹੁੰਦਾ ਉਹੋ ਜਿਹਾ ਉਹ ਸਿਆਣੇ ਲੋਕਾਂ ਨੂੰ, ਮਹਾਨ ਲੋਕਾਂ ਨੂੰ ਕਹਿ ਕੂ ਜਾਂਦੇ ਹਨ। ਇਸ ਕਰਕੇ ਮਹਾਨ ਨੇ ਤਾਂ ਮਹਾਨ ਹੀ ਰਹਿਣਾ ਹੈ। ਇਹੋ ਜਿਹੜੇ ਈਰਖਾਲੂ ਲੋਕ ਹੈ ਉਹਨਾਂ ਨੂੰ ਅਖੀਰੀ ਫਿਰ ਚੰਗੀ ਤਾਂ ਸਜ਼ਾ ਮਿਲ ਹੀ ਜਾਂਦੀ ਹੈ, ਤਪੇ ਨੂੰ ਫਿਰ ਡੰਡ ਮਿਲਿਆ, ਸਜ਼ਾ ਮਿਲੀ, ਘੜੀਸਿਆ ਫੜ ਕੇ ਉਹਨਾਂ ਜੀਵਾਂਦਾਰਾਂ ਨੇ ਉਹਨਾਂ ਨੇ ਮਾਰਿਆ ਜਿਹਨਾਂ ਨੂੰ ਈਰਖਾ ਕਰਕੇ ਗੁਰੂ ਅੰਗਦ ਸਾਹਿਬ ਜੀ ਨੂੰ ਬਾਹਰ ਕਢਾਇਆ ਸੀ। ਉਹ ਅੱਜ ਤਪੇ ਦਾ ਪ੍ਰਸੰਗ ਡੰਬੀ ਪਖੰਡੀ ਦਾ ਆ ਰਿਹਾ ਹੈ। ਜਿਵੇਂ ਇੱਕ ਮੱਤੇ ਮਰਦਾ ਸੀ ਸੁਣੀਏ, ਵੰਚਿਤ ਲਾ ਕੇ ਮੂਰਖ ਖਹਿਰੇ ਕ੍ਰਿਖੀ ਕਰ, ਜਿਹੜੇ ਖਹਿਰੇ ਗੋਲ ਦੇ ਜ਼ਿਮੀਂਦਾਰ ਜਿਹੜੇ ਖੇਤੀ ਕਰਨ ਵਾਲੇ ਬੜੇ ਮਹਾਮੂਰਖ ਹਨ, ਮਨ ਮਹਿ ਨਿਸਚੈ ਠਾਨ, ਜਿਹੜਾ ਤਪ ਕੰਨ ਪਾਟਾ ਡੰਬੀ ਪਖੰਡੀ ਜੰਤਰ ਮੰਤਰ ਤੀਰ ਧਾਗੇ ਕਰਨ ਵਾਲਾ, ਆਪਣੇ ਆਪ ਨੂੰ ਤਪਾ ਗੁਰੂ ਕਹਾਉਣ ਵਾਲਾ ਹੈ, ਉਹਦੀ ਗੱਲ 'ਤੇ ਮਨ ਵਿੱਚ ਭਰੋਸਾ ਕਰਕੇ ਵੀ ਸ਼ਾਇਦ ਤਾਂ ਸੱਚ ਕਹਿੰਦਾ ਹੈ ਗੁਰੂ ਅੰਗਦ ਸਾਹਿਬ ਜੀ ਦੇ ਰਹਿਣ ਕਰਕੇ ਇੱਥੇ ਬਾਰਿਸ਼ ਨਹੀਂ ਪੈ ਰਹੀ ਹੈ। ਨਿੰਦਕ ਅਗੀ ਦੁਰਾਤਮਾ, ਜਿਹੜਾ ਨਿੰਦਕ ਹੈ ਗੁਰੂ ਅੰਗਦ ਸਾਹਿਬ ਅਨਹਿਤ ਕੋ ਬਚ ਹਿਤ ਕਰ ਮਾਨਾ, ਜਿਹੜਾ ਆਪਣੇ ਹਿਤ ਦਾ ਆਪਣੇ ਭਲੇ ਦਾ ਬਚਨ ਨਹੀਂ ਸੀ, ਬੁਰਾ ਬਚਨ ਸੀ, ਮਾੜਾ ਬਚਨ ਸੀ, ਉਹਨੂੰ ਕਹਿੰਦੇ ਹਿਤ ਕਰਕੇ ਮੰਨਿਆ, ਆਪਣਾ ਭਲਾ ਵਾਲਾ ਬਚਨ ਕਰਕੇ ਮੰਨ ਲਿਆ, ਭਲਾ ਬਚਨ ਸਮਝ ਲਿਆ ਹੈ। ਗੁਰੂ ਮਹਾਤਮ ਤੇ ਅਨਜਾਨਾ, ਜਿਵੇਂ ਖੈਰੇ ਗੋਰ ਦੇ ਜਿਮੀਦਾਰ ਸੀ ਗੁਰੂ ਅੰਗਦ ਸਾਹਿਬ ਜੀ ਦੇ ਮਹਾਨ ਮਹਾਤਮ ਤੋਂ, ਵਡਿਆਈ ਮਹਿਮਾ ਤੋਂ ਬਿਲਕੁਲ ਅਣਜਾਣ ਸਨ, ਬੇਸਮਝ ਸਨ। ਜਦੋਂ ਗੁਰੂ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਉਣਾ ਹੀ ਨਹੀਂ, ਕੋਈ ਬਚਨ ਸੁਣਨਾ ਹੀ ਨਹੀਂ, ਫਿਰ ਮਹਿਮਾ ਦਾ ਕੀ ਪਤਾ ਚੱਲਣਾ ਹੈ। ਮਹਾਮੰਦ ਗਤ ਮਹਾਮੰਦ ਮਤ ਨੌ ਦਸ ਮਿਲੇ, ਬਹੁਤ ਹੀ ਭੈੜੀ ਅਕਲ ਮਤ ਵਾਲੇ ਨੌ ਦਸ ਮਿਲ ਗਏ, ਇਕੱਠਿਆਂ ਹੋ ਗਏ ਹਨ। ਸ੍ਰੀ ਸਤਿਗੁਰ ਕੇ ਘਰ ਕੋ ਚੱਲੇ, ਸਵਾਏ ਮਾਨ ਸਤਿਗੁਰੂ ਅੰਗਦ ਸਾਹਿਬ ਜੀ ਦਾ ਘਰ ਸੀ, ਉਸ ਤਰਫ ਨੂੰ ਮੂੰਹ ਚੁੱਕ ਕੇ ਤੁਰ ਪਏ ਨੇ, ਚੱਲ ਗਏ ਨੇ। ਇਮ ਤਰਕਨ ਹਿਤ ਗੁਰ ਢਿੱਗ, ਸਾਡੇ ਨਗਰ ਵਿੱਚ ਬਸਣਾ ਚੰਗਾ, ਆਪ ਚਲੇ ਜਾਓ। ਵਰਖਾ ਹਟੀ ਬਿਘਨ ਕ੍ਰਿਖ ਭਾਰੀ, ਜੇ ਤੁਸੀਂ ਪੁੱਛੋ ਵੀ ਕਿਸ ਲਈ ਤੁਹਾਨੂੰ ਕਹਿੰਦੇ ਆ ਜਾਓ, ਕਹਿੰਦੇ ਤੁਹਾਡੇ ਇੱਥੇ ਰਹਿਣ ਕਰਕੇ ਬਾਰਖ ਹਟ ਗਈ ਹੈ, ਤੇ ਸਾਡੀ ਜਿਹੜੀ ਖੇਤੀ ਭਾਰੀ ਹਰੀ ਭਰੀ ਸੀ। ਅਖਿਲ ਗ੍ਰਾਮ ਕੋ ਸੰਕਟ ਧਾਰੀ, ਬਾਰਿਸ਼ ਨਹੀਂ ਪੈ ਰਹੀ ਹੈ, ਸਾਰੇ ਪਿੰਡ ਬੜਾ ਦੁੱਖ ਧਾਰ ਰਿਹਾ, ਦੁਖੀ ਹੋ ਰਿਹਾ ਤੁਹਾਡੇ ਰਹਿਣ ਕਰਕੇ। ਸਭ ਹਿੰਨ ਕੋ ਅਤ ਚਿੰਤਾ ਹੇਤ, ਇਸ ਕਰਕੇ ਹੇ ਗੁਰੂ ਜੀ ਸਾਰਿਆਂ ਦੀ ਚਿੰਤਾ ਦਾ ਜਿਹੜਾ ਕੋਈ ਕਾਰਨ ਹੈ। ਆਹ ਤੁਮਾਰੋ ਇੱਕ ਨਿਕੇਤ, ਕਹਿੰਦੇ ਤੁਹਾਡਾ ਘਰ ਹੈ, ਤੁਸੀਂ ਇੱਥੇ ਘਰ ਬਣਾ ਕੇ ਰਹਿ ਰਹੇ ਹੋ, ਇਸ ਕਰਕੇ ਸਾਰਿਆਂ ਨੂੰ ਦੁੱਖ ਚਿੰਤਾ ਹੋ ਰਹੀ ਹੈ। ਇੱਕ ਗ੍ਰਾਮ ਹਿਤ ਦੇਸ਼ ਦੁਖਾਵੈ, ਰਾਜਨੀਤੀ ਦੀਆਂ ਪੁਸਤਕਾਂ ਵਿੱਚ ਲਿਖਿਆ ਹੈ, ਇੱਕ ਪਿੰਡ ਦੇ ਦੁੱਖ ਕਰਕੇ ਕਹਿੰਦੇ ਜੇ ਸਾਰਾ ਦੇਸ਼ ਕਹਿੰਦੇ ਦੁਖਾਵਾ ਦੁਖੀ ਹੁੰਦਾ ਹੋਵੇ, ਤਾਂ ਤਹ ਤਿਆਗਨ ਕੀ ਬਨ ਆਵੇ। ਕਹਿੰਦੇ ਉਹ ਇੱਕ ਜਿਹੜਾ ਪਿੰਡ ਹੈ ਨਾ, ਕਹਿੰਦੇ ਦੇਸ਼ ਦੇ ਸੁੱਖ ਵਾਸਤੇ ਨੂੰ ਛੱਡਣਾ ਹੀ ਬਣਾਉਂਦਾ ਹੈ, ਵੀ ਇੱਕ ਪਿੰਡ ਜੇ ਕੋਈ ਦੁੱਖ ਦੇਣ ਵਾਲਾ ਹੈ ਉਹਦੇ ਕਰਕੇ ਦੂਜਾ ਸਾਰਾ ਇਲਾਕਾ ਦੇਸ਼ ਬਚਦਾ ਹੈ, ਇੱਕ ਪਿੰਡ ਨੂੰ ਛੱਡ ਦੇਣਾ ਚਾਹੀਦਾ ਜਿਸ ਕਰਕੇ ਦੇਸ਼ ਸੁਖੀ ਬਸ ਜਾਏ। ਇੱਕ ਕੁੱਲ ਹੇਤ ਗ੍ਰਾਮ ਦੁੱਖ ਪਾਏ, ਕੁੱਲ ਦੇ ਕਹਿੰਦੇ ਦੁੱਖ ਦੇ ਕਾਰਨ ਕਰਕੇ ਜੇ ਸਾਰਾ ਪਿੰਡ ਕੋਈ ਦੁੱਖ ਪਾਵੇ ਦੁਖੀ ਹੋਵੇ, ਬਹੁਤ ਇਸ ਕੁੱਲ ਕੋ ਤਿਆਗ ਕਰਾਏ। ਕਹਿੰਦੇ ਵੀ ਉਹ ਜਿਹੜਾ ਕੁੱਲ ਹੈ ਨਾ, ਉਹਨੂੰ ਕਹਿੰਦੇ ਛੱਡਣਾ ਹੀ ਬਣਨ ਆਉਂਦਾ ਹੈ, ਉਹਨੂੰ ਛੱਡ ਦੇਣਾ ਚਾਹੀਦਾ ਉਸ ਕੁੱਲ ਨੂੰ। ਇੱਕ ਕੇ ਤਿਆਗੇ ਕੁੱਲ ਬਚ ਹੈ, ਲੋਕ ਕਹਿੰਦੇ ਵੀ ਇੱਕ ਜਿਹੜਾ ਮਨੁੱਖ ਹੈ ਉਹਦੇ ਛੱਡਿਆ ਜੇ ਵੀ ਕਿਸੇ ਦੀ ਕੁੱਲ ਬਚ ਰਹੇ। ਕਰਹਿ ਤਜਨ ਯੋ ਬੁੱਧ ਜਨ ਕਹੈ, ਬੁੱਧੀ ਜਨ ਪੁਰਸ਼ ਹੈ, ਸਿਆਣੇ ਲੋਕ ਕਹਿੰਦੇ ਵੀ ਉਸ ਮਨੁੱਖ ਨੂੰ ਛੱਡ ਦੇਣਾ ਚਾਹੀਦਾ ਹੈ। ਜਾਂ ਤੇ ਤੁਮ ਘਰ ਤਿਆਗਨ ਕਰੇ, ਇਸ ਕਰਕੇ ਗੁਰੂ ਜੀ ਤੁਹਾਡੇ ਘਰ ਦੇ ਛੱਡਿਆ ਹੋਇਆ ਤਿਆਗਣਾ ਕਰਿਆ ਹੋਇਆ। ਸਗਰੋ ਗ੍ਰਾਮ ਚਿੰਤ ਕੋ ਹਰੇ, ਸਾਰਾ ਜਿਹੜਾ ਪਿੰਡ ਹੈ ਨੂੰ ਚਿੰਤਾ ਹੋ ਰਹੀ ਹੈ, ਨਾਸ ਹੋ ਜਾਏਗੀ। ਇਮ ਮਨ ਜਾਣ ਹੋ ਨਿਕਸ ਸੁਧਾਰੋ, ਇਸ ਕਰਕੇ ਆਹ ਮਨ ਵੀ ਜਾਣ ਗਏ ਵੀ ਤੁਹਾਡੇ ਇੱਥੇ ਰਹਿਣ ਕਰਕੇ ਸਾਰੇ ਨਗਰ ਨੂੰ ਦੁੱਖ ਹੋ ਰਿਹਾ, ਤੇ ਨਿਕਲ ਕੇ ਚਲੇ ਜਾਓ ਇੱਥੋਂ। ਨਹੀਂ ਘਟੀ ਅਬ ਰਹਿਣ ਤੁਮਾਰੋ, ਤੁਹਾਡਾ ਇੱਥੇ ਬਹੁਤਾ ਤਾਂ ਸਮਾਂ ਕੀ, ਘੜੀ ਵੀ ਰਹਿਣਾ ਠੀਕ ਨਹੀਂ ਹੈ, 24 ਮਿੰਟ ਵੀ ਨਹੀਂ ਤੁਸੀਂ ਰਹਿ ਸਕਦੇ। ਕਰੋ ਉਤਾਇਲ ਵਸਤ ਸੰਭਾਰੋ, ਗੁਰੂ ਜੀ ਛੇਤੀ ਕਰੋ ਆਪਣੀਆਂ ਵਸਤੂਆਂ ਜਿਹੜੀਆਂ ਸੰਭਾਲ ਲਓ ਤੁਸੀਂ। ਰਹਿ ਸੇਖ ਧਰ ਜਾਹ ਅਗਾਰੋ, ਗੁਰੂ ਘਰ ਦੇ ਵੱਡੇ ਵੱਡੇ ਭਾਂਡੇ ਬਰਤਨ ਹਨ, ਜੇ ਉਹ ਰਹਿ ਜਾਣ ਨਾ ਜਾਏ ਇੱਥੇ ਘਰੇ ਇੱਥੇ ਆਪ ਸੰਭਾਲ ਜਾਓ। ਗੁਣ ਆਪਣੀ ਲੈ ਗਮ ਨਾ ਸਾਰੀ, ਹਾਂ ਜਿੱਥੇ ਫਿਰ ਤੁਹਾਡਾ ਕਿਤੇ ਟਿਕਾਣਾ ਹੋਇਆ ਉੱਥੇ ਕਹਿੰਦੇ ਆਪਣੀ ਸਾਰੀ ਵਸਤੂ ਭਾਂਡੇ ਟੀਂਡੇ ਤੁਸੀਂ ਉੱਥੇ ਲੈ ਕੇ ਚਲੇ ਜਾਇਓ। ਚਲੇ ਜਾ ਕਰੋ ਅਵਾਰੀ, ਹਾਂ ਇਹ ਗੁਰੂ ਜੀ ਬਸ ਦੀ ਗੱਲ ਹੈ, ਦੇਰੀ ਨਾ ਕਰੋ, ਹੁਣੇ ਤੁਸੀਂ ਚਲੇ ਜਾਓ, ਉੱਠ ਕੇ ਤੁਰ ਪਓ ਇੱਥੋਂ। ਗ੍ਰਾਮਾਧੀਸ ਗ੍ਰਾਮ ਨਰ ਸਾਰਨ, ਜਿਹੜੇ ਸਾਡੇ ਪਿੰਡ ਦੇ ਮਾਲਕ ਹਨ, ਲੰਬਰਦਾਰ ਚੌਧਰੀ, ਹੋਰ ਜਿਹੜੇ ਸਾਰੇ ਪਿੰਡ ਦੇ ਲੋਕ ਹਨ, ਮਤੋ ਏਕ ਹੈ ਵਹਿਰ ਨਿਕਾਰ, ਸਾਰਿਆਂ ਦਾ ਇੱਕੋ ਹੀ ਮਤ ਹੈ, ਇੱਕੋ ਸਲਾਹ ਕੀਤੀ ਹੈ, ਤੁਹਾਨੂੰ ਇੱਥੋਂ ਖਡੂਰ ਸਾਹਿਬ ਤੋਂ ਬਾਹਰ ਕੱਢਣਾ ਹੀ ਕੱਢਣਾ ਹੈ। ਕੋਈ ਨਾ ਪੱਖਿਆ ਤੁਮਾਰੋ ਕਰਹੀ, ਹਾਂ ਜੇ ਤੁਸੀਂ ਕਹੋਗੇ ਵੀ ਅਸੀਂ ਬਹੁਤ ਸਮਝਦੇ ਰਹਿੰਦੇ ਹਾਂ, ਸਾਡੇ ਪੱਖ ਤੇ ਵੀ ਕੋਈ ਹੋਵੇਗਾ, ਕਹਿੰਦੇ ਸਾਰੇ ਪਿੰਡ ਦਾ ਸਾਡਾ ਏਕ ਹੈ, ਤੁਹਾਡਾ ਕਿਸੇ ਨੇ ਪੱਖ ਨਹੀਂ ਕਰਨਾ, ਤੁਹਾਡੀ ਮਦਦ ਸਹਾਇਤਾ ਨਹੀਂ ਕਰਨੀ, ਜਿਸ ਤੇ ਰਹੋ ਧੀਰ ਉਰ ਧਰਹੀ, ਜਿਸ ਪੱਖ ਕਰਕੇ ਧਰੇ ਕਰਕੇ ਤੁਸੀਂ ਦੇ ਧੀਰ ਧਾਰ ਕੇ ਇੱਥੇ ਟਿਕ ਰਹੋ। ਵੱਡ ਬੁੱਧਵੰਤ ਤਪਾ ਜੀ ਕਹਿਓ, ਸਾਡੇ ਜਿਹੜੇ ਤਪਾ ਗੁਰੂ ਜੀ ਬੜੇ ਤਕੜੇ ਬੁੱਧੀਵਾਨ ਸੀ, ਉਹਨਾਂ ਨੇ ਅੱਜ ਸਾਨੂੰ ਕਿਹਾ ਹੈ, ਦੱਸਿਆ ਹੈ, ਜਿਸ ਕੇ ਬਸੇ ਤੁਮਨ ਦੁੱਖ ਸਹਿਓ, ਗੁਰੂ ਅੰਗਦ ਸਾਹਿਬ ਜੀ ਦੇ ਇੱਥੇ ਵਸਣ ਕਰਕੇ ਤੁਸਾਂ ਖੈਰੇ ਗੋਰ ਦੇ ਜ਼ਿਮੀਦਾਰਾਂ ਨੇ ਦੁੱਖ ਸਹਾਰਿਆ ਹੈ। ਕਰੀ ਗ੍ਰਾਮ ਪਰ ਕਿਰਪਾ ਬਡੇਰ, ਇਹ ਤਾਂ ਸਾਡੇ ਤਪੇ ਗੁਰੂ ਨੇ ਆ ਸਾਰੀ ਗੱਲ ਖੋਲ ਦੱਸ ਕੇ ਸਾਡੇ ਉੱਪਰ ਬੜੀ ਕਿਰਪਾ ਕਰ ਦਿੱਤੀ। ਯਤਨ ਬਤਾਇਓ ਬਰਖਾ ਕੇਰ, ਜਿਵੇਂ ਕੋਲੇ ਤਾਰ ਬਾਰਿਸ਼ ਪੈ ਜਾਏ, ਕਹਿੰਦੇ ਉਸ ਬਾਰਿਸ਼ ਪੈਣ ਵਾਸਤੇ ਸਾਨੂੰ ਯਤਨ ਹੀਲਾ ਦੱਸ ਦਿੱਤਾ ਹੈ ਵੀ ਗੁਰੂ ਨੂੰ ਕੱਢੋ ਬਾਰਿਸ਼ ਪੈ ਜਾਏ। ਨਈ ਰੀਤ ਤੁਮਨੇ ਇਹੋ ਧਾਰ ਧਰੀ, ਦੇਖੋ ਕਹਿੰਦੇ ਦੁਨੀਆਂ ਤੋਂ ਤੁਸੀਂ ਨਵੀਂ ਰੀਤੀ ਮਰਜ਼ਾਦਾ ਧਾਰਨ ਕੀਤੀ ਹੋਈ, ਨਾ ਗ੍ਰਿਸ਼ਤੀ ਨਾ ਫਕੀਰੀ ਕਰੀ, ਨਾ ਤੁਸੀਂ ਗ੍ਰਿਸ਼ਤੀਆਂ ਵਾਲੀ ਰੀਤੀ ਧਾਰਨ ਕੀਤੀ, ਨਾ ਕੋਈ ਫਕੀਰਾਂ ਵਾਲੀ ਰੀਤੀ ਧਾਰਨ ਕੀਤੀ ਹੈ, ਤੁਸੀਂ ਨਵੀਂ ਰੀਤੀ ਹੈ। ਗੁਰਮਤਿ ਰੀਤੀ ਹੈ, ਇਸੀ ਦੋਸ਼ ਤੇ ਘਨ ਨਹਿ ਆਵੇ, ਜਿਹੜੀ ਨਾ ਤੁਸੀਂ ਗ੍ਰਿਸ਼ਤੀਆਂ ਵਾਲੀ ਰੀਤੀ ਕਰਦੇ, ਨਾ ਫਕੀਰਾਂ ਵਾਲੀ ਰੀਤੀ, ਬਾਹਰ ਰਹਿਣਾ, ਜੰਗਲਾਂ ਵਿੱਚ ਤਪ ਕਰਨਾ, ਘਰੇ ਨਾ ਪ੍ਰਵੇਸ਼ ਹੋਣਾ, ਫਕੀਰਾਂ ਦੀ ਰੀਤੀ ਹੈ, ਸੰਸਾਰ ਤੋਂ ਫਾਰਕ ਹੋ ਕੇ ਵੱਖਰੇ ਹੋ ਕੇ ਰਹਿਣਾ, ਤੇ ਗ੍ਰਿਸ਼ਤੀਆਂ ਵਾਲੀ ਵੀ ਰੀਤੀ ਨਹੀਂ ਹੈ, ਰੀਤੀ ਵੀ ਲੋਕਾਂ ਨੂੰ ਮੰਨਦੇ ਪੂਜਦੇ ਹੈ, ਗੁੱਗੇ ਨੂੰ, ਮੜੀਆਂ ਨੂੰ, ਕਬਰਾਂ ਨੂੰ, ਜਿੱਥੇ ਨਹੀਂ ਉੱਥੇ ਜਾਂਦੇ ਨੇ, ਕਹਿੰਦੇ ਉਹ ਗ੍ਰਿਸ਼ੀਆਂ ਵਾਲੀ ਵੀ ਰੀਤੀ ਨਹੀਂ ਹੈ, ਉਹ ਵੀ ਕਿਸੇ ਨੂੰ ਤੁਸੀਂ ਮੰਨਦੇ ਪੂਜਦੇ, ਕਦੇ ਉਪਾਸ਼ਕ ਹੋ, ਇਸ ਕਰਕੇ ਕਹਿੰਦੇ ਇਸ ਔਗਣ ਕਰਕੇ ਦੋਸ਼ ਕਰਕੇ ਬੱਦਲ ਨਹੀਂ ਆਉਂਦੇ ਹਨ। ਕ੍ਰਿਖੀ ਸ਼ੁਸ਼ਕ ਨੀਰ ਨਾ ਬਰਖਾਵੇ, ਸਾਡੀਆਂ ਤਾਂ ਖੇਤੀਆਂ ਸੁੱਕ ਚਲੀਆਂ, ਬੱਦਲ ਬਾਰਿਸ਼ ਨਹੀਂ ਬਰਸਾਉਂਦੇ, ਬਾਰਿਸ਼ ਨਹੀਂ ਕਰ ਰਹੇ ਹਨ। ਪੰਚਾਇਤ ਪਤ ਹੈ ਇਸ ਗ੍ਰਾਮ, ਦੇਖੋ ਗੁਰੂ ਜੀ ਜਿਹੜਾ ਸਾਡੇ ਪਿੰਡ ਦਾ ਮਾਲਕ ਹੈ ਉਹ ਪੰਚਾਇਤ ਹੈ, ਪੰਚਾਂ ਪੰਚ ਆਦਿਕ ਤੇ ਲੰਬਰਦਾਰ ਚੌਧਰੀ ਹਨ। ਸੋ ਸਭ ਕਹਿ ਨਿਕਸੋ ਤਜ ਤਾਂ, ਉਹ ਸਾਰੇ ਅੱਜ ਅਸੀਂ ਤੁਹਾਨੂੰ ਕਹਿ ਰਹੇ ਹਾਂ ਇਕੱਠੇ ਹੋ ਕੇ ਵੀ ਤੁਸੀਂ ਘਰ ਛੱਡ ਕੇ ਬਾਹਰ ਨਿਕਲ ਜਾਓ। ਸੁਣ ਕੇ ਸ੍ਰੀ ਗੁਰ ਅੰਗਦ ਕਹਿਓ, ਸਵੇਰੇ ਸਮਝਾਉਣ ਵਾਸਤੇ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ, ਬਾਸ ਹਮਾਰ ਕਾਲ ਚਿਰ ਰਹਿਓ, ਇਹ ਸਾਡਾ ਤਾਂ ਬਹੁਤ ਸਮੇਂ ਤੋਂ ਇੱਥੇ ਵਾਸਾ ਰਿਹਾ, ਕਾਫੀ ਸਮੇਂ ਤੋਂ ਇੱਥੇ ਅਸੀਂ ਆਏ ਹੋਏ ਹਾਂ। ਨਿਤ ਬਰਖਾ ਬਰਖਤ ਕ੍ਰਿਖ ਹੋਈ, ਆ ਸਾਡੇ ਇੱਥੇ ਰਹਿਣ ਕਰਕੇ ਹਮੇਸ਼ਾ ਕਹਿੰਦੇ ਬਾਰਿਸ਼ ਹੁੰਦੀ ਸੀ, ਖੇਤੀਆਂ ਹੁੰਦੀਆਂ ਸਨ, ਹਮਰੋ ਦੋਸ਼ ਕਹਿ ਕਿਮ ਕੋਈ, ਸਾਡੇ ਵਿੱਚ ਕਿਵੇਂ ਕੋਈ ਦੋਸ਼ ਕਹਿ ਰਹੇ ਵੀ ਤੁਹਾਡੇ ਰਹਿਣ ਕਰਕੇ ਬਾਰਿਸ਼ ਨਹੀਂ ਪੈਂਦੀ, ਖੇਤੀਆਂ ਸੁੱਕ ਰਹੀਆਂ। ਪੁਰਸ਼ਨ ਕੇ ਕਰਮਨ ਅਨੁਸਾਰ, ਇਹੋ ਜਿਹੇ ਪੁਰਸ਼ ਨੇ ਕਰਮ ਕੀਤੇ ਹੁੰਦੇ ਚੰਗੇ ਮੰਦੇ ਉਹਦੇ ਅਨੁਸਾਰ, ਦੁੱਖ ਸੁੱਖ ਉਪਜਤ ਬਾਰੰਬਾਰ, ਮੁੜ ਮੁੜ ਕੇ ਸੁੱਖ ਤੇ ਦੁੱਖ ਪੈਦਾ ਹੁੰਦੇ ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ, ਚੰਗੇ ਮੰਦੇ ਕੰਮਾਂ ਅਨੁਸਾਰ। ਕਬਹੂ ਸੁਖੀ ਕਬਹਿ ਦੁੱਖ ਪਾਵੇ, ਚੰਗੇ ਕਰਮ ਕਰਕੇ ਸੁਖੀ ਹੋ ਜਾਂਦਾ, ਕਦੇ ਮਾੜੇ ਕਰਮ ਕਰਕੇ ਫਿਰ ਦੁੱਖ ਵੀ ਪਾਉਂਦਾ ਹੈ। ਜਿਮ ਨਿਸ ਦਿਨ ਆਵਤ ਪੁੰਨ ਜਾਵੇ, ਜਿਵੇਂ ਯਾਰੋ ਜਿਵੇਂ ਦਿਨ ਆ ਜਾਂਦੀ ਹੈ ਫਿਰ ਦਿਨ ਰਾਤ ਆ ਜਾਂਦਾ ਹੈ, ਰਾਤ ਆ ਜਾਂਦੀ ਹੈ ਫਿਰ ਰਾਤ ਖਤਮ ਹੋਣ ਤੋਂ ਦਿਨ ਆ ਜਾਂਦਾ ਹੈ। ਉਹ ਕਹਿੰਦੇ ਰਾਤ ਵਾਂਗ ਦੁੱਖ ਆ ਜਾਂਦੇ ਹੈ, ਦਿਨ ਵਾਂਗ ਸੁੱਖ ਵੀ ਆ ਜਾਂਦੇ, ਆਉਂਦੇ ਜਾਂਦੇ ਰਹਿੰਦੇ ਦੁੱਖ ਸੁੱਖ ਦਿਨ ਰਾਤ ਵਾਂਗ। ਰਾਉ ਰੰਗ ਕੇ ਇੱਕ ਸਮਾਨ, ਭਾਵੇਂ ਕੋਈ ਰਾਜਾ ਮਹਾਰਾਜਾ ਹੈ ਭਾਵੇਂ ਕੋਈ ਕਮਾਲ ਹੈ, ਸਭ ਨੂੰ ਇੱਕ ਸਮਾਨ ਹੈ, ਦੁੱਖ ਸੁੱਖ ਮਿਲਦੇ ਕਰਮਾਂ ਅਨੁਸਾਰ। ਉਪਜਤ ਹੈ ਅਵਸ਼ਯ ਨਿਹਾਨ, ਕਹਿੰਦੇ ਦੁੱਖ ਸੁੱਖ ਪੈਦਾ ਹੁੰਦੇ ਜ਼ਰੂਰ, ਇਹ ਨਾਸ਼ ਨਹੀਂ ਹੁੰਦੇ ਜਿਹੜੇ ਭੋਗੇ ਬਿਨ ਕਰਮ ਖਤਮ ਨਹੀਂ ਹੁੰਦੇ ਹਨ। ਸੁਖ ਹੋਏ ਹਰ ਖਾਏ ਹਕਾਰਤ, ਇਹ ਗੱਲ ਹੈ ਜਦੋਂ ਮਨੁੱਖ ਨੂੰ ਚੰਗੇ ਕਰਮ ਕੀਤੇ ਅਨੁਸਾਰ ਕੋਈ ਸੁੱਖ ਹੋ ਜਾਏ ਫਿਰ ਕਹਿੰਦੇ ਖੁਸ਼ ਹੋ ਕੇ ਹੰਕਾਰ ਕਰਦਾ ਹੈ, ਆਫਰਦਾ ਹੈ। ਅਧਿਕ ਅਹੰਤਾ ਆਪਣੀ ਧਾਰਤ, ਪਰ ਬੜੀ ਹੰਗਤਾ ਧਾਰਨ ਕਰਦਾ ਵੀ ਮੈਂ ਬੜਾ ਮਹਾਨ ਸੁਖੀ, ਮੈਂ ਬਹੁਤ ਵੱਡਾ ਅਮੀਰ ਹਾਂ। ਪਾਏ ਦੀਨ ਹੋਏ ਜਾਹੇ, ਬੜੇ ਕਰਮ ਦਾ ਫਲ ਦੁੱਖ ਹੁੰਦਾ, ਦੁੱਖ ਨੂੰ ਪਾ ਕੇ ਫਿਰ ਬਹੁਤ ਦੀਨ ਜਾ ਆਈ ਨਮਾਣਾ ਜਾ ਗਰੀਬੜਾ ਜਾ ਹੋ ਜਾਂਦਾ। ਦਿਓ ਪ੍ਰਭੂ ਨੇ ਕਿਹੇ ਬਲ ਲਾਹੇ ਕਿਹੇ ਬਿਲ ਲਾਹੇ, ਇਸ ਤਰ੍ਹਾਂ ਕਹਿੰਦੇ ਬਿਰਲਾਪ ਕਰਦਾ ਕਹਿੰਦਾ ਵੀ ਮੈਨੂੰ ਇਹ ਪਰਮੇਸ਼ਰ ਨੇ ਬਿਨਾਂ ਕਸੂਰ ਤੋਂ ਦੁੱਖ ਦਿੱਤਾ, ਮੈਨੂੰ ਤੰਗ ਕਰ ਛੱਡਿਆ, ਫਾਹੇ ਟੰਗਿਆ ਹੋਇਆ ਹੈ। ਈਸ਼ਰ ਬਿਖੈ ਅਰੋਪਹਿ ਦੋਸ਼, ਇਸ ਤਰ੍ਹਾਂ ਕਹਿੰਦੇ ਆਪਣਾ ਜਿਹੜਾ ਦੋਸ਼ ਹੈ ਨਾ, ਦੱਦਾ ਦੋਸਤ ਨਾ ਦੇਵੂ ਕਿੱਸਾ ਦੋਸਤ ਕਰਮਾਂ ਆਪਣਿਆਂ, ਉਹ ਪਰਮੇਸ਼ਰ ਦੇ ਵੀ ਜਿਹੜਾ ਦੋਸ਼ ਅਰੋਪਦਾ, ਪਰਮੇਸ਼ਰ ਵੀ ਜਿਹੜਾ ਦੋਸ਼ ਹੈ ਕੱਢਦਾ ਹੈ, ਉਹਦੇ ਦੋਸ਼ ਥੱਪਦਾ ਹੈ ਮੱਥੇ। ਨਿਜ ਕਰਮਨ ਗਤ ਕੀ ਲਹਿ ਹੋਸ਼, ਜੀਵ ਨੂੰ ਆਪਣੇ ਕੀਤੇ ਹੋਏ ਮਾੜਾ ਕਰਮਾਂ ਦੀ ਕੋਈ ਹੋਸ਼ ਨਹੀਂ ਰਹਿੰਦੀ, ਸੁਰਤ ਨਹੀਂ ਰਹਿੰਦੀ ਵੀ ਮੇਰੇ ਕੀਤੇ ਆਪਣੇ ਕੰਮ ਹੀ ਉਹੀ ਦੁੱਖ ਦੇ ਰਹੇ। ਪ੍ਰਾਣੀ ਕਰਮ ਕਰਤ ਨਿਜ ਜਥਾ, ਇਹ ਵੀ ਪ੍ਰਾਣਾ ਧਾਰੀ ਜੀਵ ਜਿਹੋ ਜਿਹੇ ਕੋਈ ਕਰਮ ਕਰਦਾ ਹੈ, ਫਲ ਤੇ ਪ੍ਰਭੂ ਦੇਖ ਕਰ ਤਥਾ, ਪਰਮੇਸ਼ਰ ਦੇਖ ਕਰਕੇ ਉਹੀ ਜਾ ਇਹਨੂੰ ਕਹਿੰਦੇ ਸੁੱਖ ਤੇ ਦੁੱਖ ਰੂਪੀ ਜਿਹੜਾ ਫਲ ਦੇ ਦਿੰਦਾ। ਸੁੱਖ ਦੁੱਖ ਜਗਤ ਨਾਥ ਕੇ ਹਾਥਾ, ਇਸ ਕਰਕੇ ਚੰਗੇ ਮੀਤੇ ਕਰਮਾਂ ਅਨੁਸਾਰ ਸੁੱਖ ਜਾਂ ਦੁੱਖ ਦੇਣੇ ਇਹ ਮਾਲਕ ਵਾਹਿਗੁਰੂ ਮਾਲਕ ਦੇ ਹੱਥ ਹਨ। ਸੁਮਤ ਲਖ ਹੈ ਦੋਸ਼ਨ ਨਿਜ ਸਾਥਾ, ਜਿਹੜੇ ਸ੍ਰੇਸ਼ਟ ਮਤ ਜਾਣਦੇ ਹਨ ਵੀ ਆਪਣੇ ਦੋਸ਼ਾਂ ਨਾਲ ਇਹ ਸਾਰੇ ਦੁੱਖ ਮਿਲਦੇ ਹਨ, ਗੁਨਾਹਾਂ ਕਰਕੇ ਦੁੱਖ ਮਿਲਦੇ। ਦੋਯਨ ਮਹਿ ਪ੍ਰਭ ਕੋ ਸਿਮਰੰਤੇ, ਜਿਹੜੇ ਸਿਆਣੇ ਰੋਕ ਹੈ ਜਦੋਂ ਕੋਈ ਮਾੜੇ ਕਰਮਾਂ ਅਨੁਸਾਰ ਦੁੱਖ ਆਉਂਦਾ ਹੈ, ਚੰਗੇ ਕਰਮਾਂ ਅਨੁਸਾਰ ਸੁੱਖ ਆਉਂਦਾ ਹੈ, ਦੋਵਾਂ ਵਿੱਚ ਹੀ ਉਹ ਪ੍ਰਭੂ ਨੂੰ ਯਾਦ ਕਰਦੇ ਨੇ। ਜਾਣੈ ਕਰਮਨ ਫਲ ਉਪਜੰਤੇ, ਕਿਉਂਕਿ ਸਿਆਣੇ ਜਾਣਦੇ ਆ ਵੀ ਸਾਡੇ ਚੰਗੇ ਮੰਦੇ ਕਰਮਾਂ ਦਾ ਫਲ ਪੈਦਾ ਹੋ ਰਿਹਾ, ਜਿਹੜੇ ਮਾੜੇ ਕਰਮ ਕੀਤੇ ਸਾਨੂੰ ਮਾੜਾ ਫਲ ਦੁੱਖ ਹੋ ਰਿਹਾ, ਜਿਹੜੇ ਚੰਗੇ ਕੀਤੇ ਉਹਨਾਂ ਨਾਲ ਕਰਕੇ ਸਾਨੂੰ ਸੁੱਖ ਮਿਲ ਰਿਹਾ ਹੈ। ਤਿਸ ਕੋ ਪੁਰਖਨ ਮਹਿ ਕਹਿ ਧੀਰਾ, ਜਿਹੜਾ ਇਉਂ ਜਾਣੇ ਉਹਨਾਂ ਕਹਿੰਦੇ ਪੁਰਸ਼ਾਂ ਵਿੱਚੋਂ ਧੀਰ ਜਵਾਨ ਕਿਹਾ ਜਾਂਦਾ। ਪਰਮੇਸ਼ਰ ਕੋ ਲਖ ਹੈ ਗਹੀਰਾ, ਪਰਮੇਸ਼ਰ ਤਾਂ ਬਹੁਤ ਵੱਡਾ ਗਹਿਰ ਗਵੀਰ ਨਿਰਹਲ ਜਾਣਦਾ, ਮਹਾਨ ਸਮਝਦਾ ਹੈ। ਸੁਣ ਕੇ ਗੁਰ ਕੇ ਬਚ ਸੁਖ ਕਾ ਸੁਖ ਸਾਰ, ਇਸ ਤਰ੍ਹਾਂ ਸ੍ਰੇਸ਼ਟ ਸੁਖ ਦੇਣ ਵਾਲੇ ਸਤਿਗੁਰੂ ਦੇ ਬਚਨ ਸੁਣ ਕਰਕੇ, ਉਨਹੈ ਭਨੀ ਪੁਰਖਾ ਕ੍ਰਿਖਕਾਰ, ਇਹਨਾਂ ਤੇ ਕੀ ਅਸਰ ਹੋਣਾ ਹੈ, ਤੋ ਤਪੇ ਪਖੰਡੀ ਦੇ ਚੁੱਕੇ ਹੋਏ ਹੈ, ਉਂਗਲ ਲਾਈ ਹੋਈ ਹੈ, ਕਹਿੰਦੇ ਫਿਰ ਵੀ ਕਠੋਰ ਹੀ ਬੋਲੇ ਨੇ। ਕੋ ਕਬ ਸੁਣੈ ਨਾ ਗਿਆਨ ਤੁਮਾਰੋ, ਸਿੱਧਾ ਕਹਿਣ ਲੱਗੇ ਕੋਈ ਕੌਣ ਕਦੇ ਤੁਹਾਡਾ ਇਹ ਗਿਆਨ ਦਾ ਬਚਨ ਸੁਣਨ ਨੂੰ ਤਿਆਰ ਹੈ, ਕੋਈ ਨਹੀਂ ਸੁਣੇਗਾ ਕਦੇ ਵੀ ਤੁਹਾਡਾ ਇਹ ਗਿਆਨ ਦਾ ਬਚਨ। ਮਤ ਸਭ ਕੋ ਤੁਮ ਨਿਕਸ ਸਿਧਾਰੋ, ਸਾਡੇ ਸਾਰੇ ਪਿੰਡ ਦਾ ਇਹ ਮਤ ਹੈ ਮਸ਼ਵਰਾ ਵੀ ਤੁਸੀਂ ਨਿਕਲ ਕੇ ਖਰੂਰ ਵਿੱਚੋਂ ਚਲੇ ਜਾਓ। ਨਾ ਹੈ ਤਾਂ ਗਹਿ ਕੈ ਬਾਹ ਤੁਮਾਰੀ, ਦੇਖ ਲੋ ਕਹਿੰਦੇ ਤੁਹਾਡੀ ਬਾਂਹ ਦੀ ਫੜ ਕਰਕੇ, ਦੂਰਨ ਬਲ ਕਰ ਦੇਹ ਨਿਕਾਰੀ, ਆਪਣਾ ਬਲ ਜਾ ਕਰਕੇ ਬੜੀ ਸ਼ਿਰਤੀ ਤੁਹਾਡੀ ਧਨੁਸ਼ ਨਗਰ ਤੋਂ ਕੱਢ ਦੇਵਾਂਗੇ। ਤਪੇ ਬਖਾਨਿਓ ਹਟ ਹੈ ਸੋ ਨਾਹੀ, ਸਾਡੇ ਤਪੇ ਗੁਰੂ ਨੇ ਕਿਹਾ ਇਸ ਕਰਕੇ ਅਸੀਂ ਪਿੱਛੇ ਹਟਣਾ, ਤੁਹਾਨੂੰ ਕੱਢ ਕੇ ਦਮ ਲੈਣਾ ਹੈ। ਬਾਤੈ ਆਨ ਬਨਾਵਹ ਕਾਹੀ, ਇਸ ਕਰਕੇ ਹੇ ਗੁਰੂ ਜੀ ਐਵੇਂ ਹੋਰ ਹੋਰ ਗੱਲਾਂ ਕਿਸੀ ਤੁਸੀਂ ਕੀ ਬਣਾਏ ਜਾਂਦੇ ਵੀ ਜੀਵ ਦੇ ਦੁੱਖ ਸੋ ਕਰਮਾਂ ਅਨੁਸਾਰ ਮਿਲਦੇ ਹੈ। ਸ੍ਰੀ ਅੰਗਦ ਸੁਨ ਬਹੁ ਬਿਕਸਾਨੇ, ਹਾਂ ਗੁਰੂ ਅੰਗਦ ਸਾਹਿਬ ਜੀ ਮੂਰਖ ਲਾਣੇ ਤੋਂ ਸੁਣ ਕੇ ਨਾ ਬਹੁਤ ਖੜਖੜਾ ਕੇ ਹੱਸੇ ਹੈ ਵੀ ਵੇਖੋ ਪਰਮੇਸ਼ੁਰ ਨੇ ਕਿਹੋ ਜੀ ਅਗਿਆਨ ਦਾ ਪਰਦਾ ਪਾਇਆ ਵੀ ਸਮਝੀਏ ਜਿਸ ਕਰਕੇ ਕੀ ਬਕੀ ਜਾ ਰਹੇ ਹੈ। ਬੁੱਢੇ ਸੋ ਅਸ ਬਾਕ ਬਖਾਨੇ, ਹਾਂ ਬਾਬਾ ਬੁੱਢਾ ਸਾਹਿਬ ਜੀ ਕੋਲ ਬੈਠੇ ਸਨ, ਬ੍ਰਹਮ ਗਿਆਨੀ ਉਹਨਾਂ ਨੂੰ ਬਚਨ ਕਹਿਣ ਲੱਗੇ ਨੇ। ਉਠਵਾ ਵਹੋ ਪਰੇ ਅੰਕ ਹਮਾਰੋ, ਲੈ ਬਾਬਾ ਬੁੱਢਾ ਸਾਹਿਬ ਜਿਹੜਾ ਸਾਡਾ ਪਣ ਗਿਆ ਗੁਰਸਿੱਖਾਂ ਨੂੰ ਕਹਿ ਕੇ ਚੁਕਵਾਓ। ਹਮ ਤੇ ਇਨਕੋ ਹੋਤ ਬਿਗਾਰੋ, ਕਿਉਂਕਿ ਸਾਡੇ ਕਰਕੇ ਇਹਨਾਂ ਦਾ ਵੀ ਬਿਗਾੜ ਹੋ ਰਿਹਾ, ਇਹਨਾਂ ਦਾ ਮਾੜਾ ਹੋ ਰਿਹਾ ਹੈ। ਜੰਗਲ ਮੈਂ ਇੱਕ ਡੀਹ ਪੁਰਾਣੀ, ਬਾਬਾ ਬੁੱਢਾ ਸਾਹਿਬ ਜਿਹੜਾ ਸਾ ਬਾਹਰ ਜੰਗਲ ਉਹਦੇ ਵਿੱਚ ਬੜੀ ਤਕੜੀ ਇੱਕ ਝਿੜੀ ਜੀ ਹੈਗੀ, ਉੱਚਾ ਥੇ ਜਾ ਹੈਗਾ ਹੈ। ਖਾਨ ਰਜਾਂਦਾ ਨਾਮ ਬਖਾਨੀ, ਉਹ ਝਿੜੀ ਦਾ ਥੇ ਦਾ ਨਾਮ ਖਾਨ ਰਜਾਦਾ ਕਰਕੇ ਕਿਹਾ ਜਾਂਦਾ ਹੈ। ਚਲੋ ਤਾਂ ਹਮ ਰਹਿ ਇਕਾਂਤ, ਖਾਨ ਰਜਾਦਾ ਜੀ ਝਿੜੀ ਵਿੱਚ ਆਪਾਂ ਚਲੋ ਤੇ ਇਕਾਂਤ ਰਹਾਂਗੇ। ਸੁਭ ਤੇ ਇਕਾਂਤ ਹੈ ਸੰਤ ਮਹੰਤ, ਸਿਆਣੇ ਕਹਿੰਦੇ ਵੀ ਜਿਹੜੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਪੁਰਸ਼ ਹੈ ਤੇ ਮਹੰਤ ਜਿਹੜੇ ਕੋਈ ਪੂਜਨੀਕ ਹੈ ਉਹ ਕਹਿੰਦੇ ਇਕਾਂਤ ਵਿੱਚ ਹੀ ਰਹਿ ਕੇ ਸੌਂਦੇ ਹੁੰਦੇ ਹੈ, ਚੰਗੇ ਸਜਦੇ ਹੁੰਦੇ ਹੈ। ਸੁਣ ਕੇ ਸਭ ਸਿੱਖਣ ਮਨ ਜਾਣਾ, ਆ ਜਿਹੜੇ ਸਿਆਣੇ ਗੁਰਸਿੱਖ ਸੀ ਸਤਿਗੁਰੂ ਜੀ ਦਾ ਵਚਨ ਸੁਣ ਕੇ ਸਾਰਿਆਂ ਨੇ ਮਨ ਵਿੱਚ ਜਾਣ ਲਿਆ। ਤਪੇ ਮਯੂਯਕ ਦੁਸ਼ਟ ਬਖਾਨਾ, ਤਪੇ ਅਸੂਵਕ ਵੀ ਜਿਹੜਾ ਈਰ ਖਾਲੂ ਤਪੀ ਤਪੈ ਉਹਨੇ ਕੁਛ ਖਹਿਰੇ ਜਿਮੀਦਾਰ ਮੂਰਖ ਲਾਣੇ ਨੂੰ ਕਿਹਾ ਹੈ। ਰਾਹਕ ਮੂਰਖ ਲਖ ਹੈ ਨਾ ਕੈਸੇ, ਖਹਿਰੇ ਗੋਦੇ ਜਿਮੀਦਾਰ ਮਹਾ ਮੂਰਖ ਹੈ ਕਿਸੇ ਤਰ੍ਹਾਂ ਜਾਣ ਨਹੀਂ ਰਹੇ ਹੈ ਵੀ ਉਹ ਈਰਖਾ ਕਰ ਰਿਹਾ ਨਾ ਨਾਲ। ਅਗੀ ਈਰਖਾ ਠਾਨ ਜੈਸੇ, ਪਾਪੀ ਜਿਹੜਾ ਦੁਸ਼ਟ ਤਪਾ ਹੈ ਈਰਖਾ ਕਰ ਰਿਹਾ ਅੰਤਰ ਖਾਤੇ। ਅਪਰ ਉਪਾਵ ਬਨਤ ਕੁਛ ਨਾਹੀ, ਸਿਆਣੇ ਸਿੱਖ ਸੋਚਦੇ ਆ ਵੀ ਹੁਣ ਇਹਨਾਂ ਮੂਰਖ ਲਾਣੇ ਨੂੰ ਸਮਝਾਇਆ ਤੇ ਇਹਨਾਂ ਨੇ ਸਮਝਣਾ ਨੀ, ਕੋਈ ਹੋਰ ਤਾਂ ਉਪਰਾਲਾ ਹੀਰਾ ਬਣ ਨੀ ਸਕਦਾ। ਨਿਕਸੈ ਚੱਲ ਹੈ ਆਨ ਥਲ ਮਾਹੀ, ਠੀਕ ਹੈ ਇੱਥੋਂ ਨਿਕਲ ਕੇ ਕਿਸੇ ਹੋਰ ਥਾਂ ਸਤਿਗੁਰੂ ਦੇ ਸਿਰ ਸਾਨੂੰ ਚਲੇ ਜਾਣਾ ਚਾਹੀਦਾ ਹੈ। ਕਰਹਿ ਦੇਰ ਬਿਗਰਹ ਮਤ ਮੰਦੇ, ਸਿਆਣੇ ਸਿੱਖ ਸੋਚਦੇ ਆ ਵੀ ਚਲੋ ਜੇ ਮਹਾਰਾਜ ਦੇ ਕਹਿਣ ਅਨੁਸਾਰ ਢਿੱਲ ਮਤ ਕਰਾਂਗੇ ਇਹ ਮੂਰਖ ਮਤ ਵਾਲਿਆਂ ਨੇ ਵਿਗੜ ਜਾਣਾ, ਪੁੱਠੇ ਚੱਲਣਾ ਹੈ। ਮਹਾ ਮੂਡ ਮਿਲ ਜੈ ਹੈ ਬ੍ਰਿੰਦੇ, ਆਉਣ ਤਾਂ ਨੌ ਦਸ ਨੇ ਮਹਾ ਮੂਰਖ ਕਹਿੰਦੇ ਫਿਰ ਕੁਛ ਸਮੇਂ ਤੋਂ ਬਾਅਦ ਬਹੁਤੇ ਇਕੱਠੇ ਹੋ ਜਾਣਗੇ। ਲੱਖ ਅਜ ਤਨ ਨਿਕਸਨ ਹੀ ਚਾਹ, ਹੁਣ ਕੋਈ ਯਤਨ ਹੋ ਨਹੀਂ ਸਕਦਾ, ਇਉਂ ਜਾਣ ਕੇ ਗੁਰੂ ਸਾਹਿਬ ਤੋਂ ਨਿਕਲਣਾ ਹੀ ਚਾਹਿਆ, ਬਾਹਰ ਜਾਣਾ ਹੀ ਚਾਹਿਆ ਹੈ। ਚੱਲੇ ਵਹਿਰ ਕੋ ਸੋ ਥਲ ਜਹਾਂ, ਜਿੱਥੇ ਉਹ ਥਾਂ ਸੀ ਖਾਨ ਰਾਧੇ ਦੀ ਚਿੜੀ ਸੀ ਉਧਰ ਨੂੰ ਚੱਲ ਪਏ। ਕ੍ਰਿਖ ਕਾਰਨ ਸੋ ਨਿਕਸਤ ਕਹਿਓ, ਗੁਰੂ ਮਹਾਰਾਜ ਜੀ ਖਡੂਰ ਸਾਹਿਬ ਤੋਂ ਨਿਕਲਣ ਲੱਗੇ ਉਸ ਵੇਲੇ ਜਿਹੜੇ ਕੋਈ ਖੇਤੀ ਕਰਨ ਵਾਲੇ ਜੀਵੀਦਾਰ ਇਹਨਾਂ ਨੂੰ ਕਿਹਾ ਆਪ ਜੀ ਹਮਰੇ ਬਾਸ ਜੇ ਤੁਮ ਦੁੱਖ ਲਹਿਓ, ਇੱਥੇ ਬਸਨੇ ਕਰਕੇ ਜੇ ਤੁਸੀਂ ਨਗਰ ਦੇ ਲੋਕਾਂ ਨੇ ਦੁੱਖ ਲਿਆ ਦੁੱਖ ਹੋਇਆ ਹੈ, ਤਾਂ ਹਮ ਜਾਏ ਅਪਰ ਥਲ ਰਹਿ, ਇਹ ਸਾਨੂੰ ਕੀ ਹੈ ਅਸੀਂ ਜਾ ਕੇ ਕਿਸੇ ਹੋਰ ਥਾਂ ਰਹਿ ਪੈਨੇ ਆ। ਗ੍ਰਾਮ ਦੁਖੀ ਕਿਉਂ ਕਰਵੇ ਚਾਹੇ, ਅਸੀਂ ਵੀ ਪਿੰਡ ਨੂੰ ਕਿਉਂ ਦੁਖੀ ਕਰਨਾ ਚਾਹੁਣਾ ਹੈ, ਕਿਉਂ ਦੁਖੀ ਕਰਨਾ ਚਾਹੀਏ ਜੇ ਸਾਡੇ ਕਰਕੇ ਦੁਖੀ ਹੈ, ਤੁਸੀਂ ਸੁਖੀ ਰਹੋ ਅਸੀਂ ਔਖੇ ਹੋ ਲਵਾਂਗੇ। ਜਿਤਕ ਸਿੱਖ ਕਿਸੇ ਸੰਗ ਸਿਧਾਰੇ, ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕਹਿ ਦਿੱਤਾ ਹੈ ਤੇ ਹੈ ਕਿ ਜਿੰਨੇ ਸਿਆਣੇ ਸਿੱਖ ਸੀ ਉਹ ਸਤਿਗੁਰੂ ਜੀ ਦੇ ਨਾਲ ਚੱਲ ਪਏ, ਚੱਲੇ ਪਿਛਾਰੀ ਗੁਰੂ ਅਗਾਰੇ। ਹਾਂ, ਗੁਰੂ ਮਹਾਰਾਜ ਆਪਣ ਅੱਗੇ ਅੱਗੇ ਹੈ, ਸਿਆਣੇ ਗੁਰਸਿੱਖ ਪਿੱਛੇ ਪਿੱਛੇ ਚੱਲੇ ਹੈ ਸ਼ਰਧਾ ਭਾਵਨਾ ਨਾਲ। 14 ਲੋਕਨ ਥਾਪ ਉਥਾਪੇ, ਜੀ ਕਹਿੰਦੇ ਦੇਖੋ 14 ਲੋਕਾਂ ਨੂੰ ਸਤਿਗੁਰੂ ਇੱਜ਼ਤ ਕਰ ਦੇਣ ਤੇ 14 ਲੋਕਾਂ ਨੂੰ ਨਾਸ ਕਰ ਦੇਣ, ਪੁੱਟ ਦੇਣ, ਉਜਾੜ ਦੇਣ। ਤੋ ਛਿਮਾਨਦ ਪਰਮ ਮਾਪੇ, ਕਹਿੰਦੇ ਗੁਰੂ ਮਹਾਰਾਜ ਮਿਣਤੀ ਤੋਂ ਰਹਿਤ ਮਹਾਨ ਖਿਮਾ ਦੇ ਮਾਲਕ ਹਨ। ਗਮਨਤ ਪਹੁੰਚੇ ਕੇਤਿਕ ਦੂਰ, ਇਸ ਤਰ੍ਹਾਂ ਚੱਲਦੇ ਹੋਏ ਜਦੋਂ ਕੁਝ ਕੁ ਦੂਰ ਪੁੱਜੇ ਨੇ, ਕਰਿਓ ਜਾਏ ਡੇਰਾ ਗੁਰਪੂਰੇ। ਖਾਨ ਰਜਾਦੀ ਦੀ ਝਿੜੀ ਸੰਘਣੀ ਸੀ, ਉੱਥੇ ਪੂਰੇ ਸਤਿਗੁਰੂ ਨੇ ਜਾ ਡੇਰਾ ਕੀਤਾ, ਜਿਸਦਾ ਅੱਜ ਕੱਲ੍ਹ ਛਾਪਰੀ ਸਾਹਿਬ ਗੁਰਦੁਆਰਾ ਨਾਮ ਹੈ। ਸੋਹਣਾ ਸਰੋਵਰ ਬਣਿਆ ਹੋਇਆ, ਸਿੱਖੇ ਸਮੀਪ ਬੈਠ ਗਏ ਤਾਂ। ਇਸ ਤਰ੍ਹਾਂ ਸਿੱਖ ਵੀ ਉਸ ਵੇਲੇ ਸਤਿਗੁਰੂ ਦੇ ਕੋਲ ਹੀ ਬੈਠ ਗਏ ਹਨ। ਇੱਕ ਰਸ ਰਿਦਾ ਸ਼ਾਂਤ ਨਿਤ ਮਹਾ, ਸਤਿਗੁਰੂ ਦਾ ਜਿਹੜਾ ਰਿਦਾ ਇੱਕ ਰਸ ਹੈ ਤੇ ਸ਼ਾਂਤ ਹੈ ਹਮੇਸ਼ਾ। ਜਹਾਂ ਜਾਏ ਬੈਠੇ ਤਹ ਜੰਗਲ, ਜਿੱਥੇ ਮਹਾਰਾਜ ਜਾ ਕੇ ਖਾਨਾ ਦੀ ਝਿੜੀ ਵਿੱਚ ਬੈਠੇ ਸੀ, ਉੱਥੇ ਬੜਾ ਭਾਰੀ ਜੰਗਲੀ ਜੰਗਲ ਸੀ। ਸਤਿਗੁਰ ਭਗਤੇ ਭਾ ਥਲ ਮੰਗਲ, ਗੁਰੂ ਮਹਾਰਾਜ ਦੇ ਉੱਥੇ ਜਾ ਚਰਨ ਪੈ ਰਹੇ, ਉੱਥੇ ਮੰਗਲ ਲੱਗ ਗਏ, ਉੱਥੇ ਖੁਸ਼ੀਆਂ ਹੋ ਗਈਆਂ, ਉੱਥੇ ਖੁਸ਼ੀ ਖੇੜਾ ਹੋ ਗਿਆ, ਮੰਗਲਾਚਾਰ ਹੋ ਗਏ, ਬਾਜੇ ਤਮਸੇ ਨਗਾਰੇ ਕੀਰਤਨ ਸ਼ੁਰੂ ਹੋ ਗਏ ਹਨ, ਉਹ ਮੰਗਲ ਹੋ ਗਿਆ ਹੈ। ਸਭ ਮੰਗਲ ਕੇ ਗੁਰ ਇਸਥਾਨ, ਕਿਉਂਕਿ ਸਾਰੇ ਜਿਹੜੇ ਮੰਗਲ ਖੁਸ਼ੀਆਂ ਉਤਸ਼ਾਹ ਉਹਨਾਂ ਦੇ ਅਸਥਾਨ ਤਾਂ ਸਤਿਗੁਰੂ ਸਾਹਿਬ ਜੀ ਆਪ ਹਨ। ਕਿਉਂ ਨਾ ਹੋਏ ਤਹਿ ਜਹਿ ਭਗਵਾਨ, ਜਿੱਥੇ ਪਰਮੇਸ਼ਰ ਰੂਪ ਸਤਿਗੁਰੂ ਸਾਹਿਬ ਜੀ ਆਪ ਚਲੇ ਜਾਣ, ਉੱਥੇ ਖੁਸ਼ੀਆਂ ਮੰਗਲਾ ਚਲ ਭਰਾ ਕਿਉਂ ਨਾ ਹੋ। ਕਰਹਿ ਕੀਰਤਨ ਸੁਣੈ ਅਨੇਕ, ਵਾਹਿਗੁਰੂ ਕੇ ਸਿੱਖ ਕੀਰਤਨ ਕਰਦੇ ਅਨੇਕਾਂ, ਕਹਿੰਦੇ ਸਭਾ ਸੰਗਤ ਵਿੱਚ ਬੈਠ ਕੇ ਸੰਦੇ ਮਨ ਚਿਤ ਲਾਗ। ਸੋਭਹਿ ਬੀਜ ਸਮੁੰਦਰ ਵਿਵੇਕ, ਗਿਆਨ ਦੇ ਸਮੁੰਦਰ ਜੀਵ ਈਸ਼ ਜੀ ਦਾ ਏਕਤਾ ਦਾ ਗਿਆਨ ਬਖਸ਼ਣ ਵਾਲੇ ਸਤਿਗੁਰੂ ਸਾਹਿਬ ਜੀ ਸੰਗਤ ਵਿੱਚ ਬੈਠੇ ਹੋਏ ਸੋਭਦੇ ਆ ਫਬਦੇ। ਤਬ ਸ੍ਰੀ ਬੁੱਢੇ ਬਾਕ ਬਖਾਨਾ, ਉਸ ਵੇਲੇ ਸਭਾ ਵਿੱਚ ਬੈਠਿਆਂ ਬੈਠਿਆਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਿਹਾ ਹੈ। ਆਪ ਪਰਮ ਹੋ ਛਿਮਾ ਨਿਧਾਨਾ, ਇਹ ਗੁਰੂ ਸੰਗਤ ਸਾਹਿਬ ਮਹਾਰਾ ਆਪ ਤਾਂ ਮਹਾਨ ਖਿਮਾ ਦੇ ਸਹਾਰਨ ਸ਼ਕਤੀ ਦੇ ਖਜ਼ਾਨਾ ਹੋ। ਦਰੋਹ ਅਕਾਰਨ ਤਪਾ ਸੰਤਾਪੀ, ਮਹਾਰਾ ਜਿਹੜਾ ਬਿਨਾਂ ਕੇ ਕਾਰਨ ਤੋਂ ਜਿਹੜਾ ਤਪਾ ਹੈ ਆਪ ਜੀ ਨਾਲ ਬੈਰ ਕਰ ਰਿਹਾ, ਆਪ ਜੀ ਨੂੰ ਦੁਖੀ ਕਰ ਰਿਹਾ ਹੈ। ਨਿੰਦਾ ਕਰਤ ਮਯੂ ਪਾਪੀ, ਅਸੂਕ ਕਹਿਦਾ ਕਰ, ਅਯੂਜਕ ਤਾਂ ਨੀ ਹੈਗਾ, ਅਸੂਯਕ ਪਾਪੀ। ਇਸ ਤਰ੍ਹਾਂ ਕਹਿੰਦੇ ਨਿੰਦਾ ਕਰਦਾ ਪਾਪੀ ਤੁਹਾਡੇ ਨਾਲ, ਅਸੂਕ ਈਰਖਾ ਕਰਦਾ ਹੈ। ਇਹ ਰਾਹਕ ਮੂਰਖ ਮਤਹੀਨੇ, ਇਹ ਜਿਹੜੇ ਮਹਾਰਾ ਖਡੂਰ ਸਾਹਿਬ ਦੇ ਖਹਿਰੇ ਗੋ ਦੇ ਜਿਮੀਦਾਰ ਮਹਾਮੂਰਖ ਤੇ ਬੁੱਧੀ ਤੋਂ ਹੀਣੇ ਹੈ। ਹਿਰਦੇ ਵਿਚਾਰ ਜਿਨਹੋ ਨਹਿ ਕੀਨੇ, ਜਿਨ੍ਹਾਂ ਨੇ ਮਾੜਾ ਮੋਟਾ ਵੀ ਹਿਰਦੇ ਵਿੱਚ ਕੋਈ ਚੰਗਾ ਸੋਚ ਵਿਚਾਰ ਨਹੀਂ ਕੀਤਾ। ਆਨ ਆਪ ਕੋ ਕੀਏ ਅਪਮਾਨ, ਮੂਰਖ ਦੇ ਮਗਰ ਲੱਗ ਕੇ ਮੂਰਖਾਂ ਨੇ ਆਪ ਜੀ ਦਾ ਬੜਾ ਭਾਰੀ ਨਿਰਾਦਰ ਕੀਤਾ। ਸਭ ਸਿਰ ਮੋਰ ਉਚਿਤ ਸਨਮਾਨ, ਗੁਰੂ ਨਾਨਕ ਸਾਹਿਬ ਦੇ ਗੱਦੀ ਉੱਪਰ ਬੈਠਣ ਕਰਕੇ ਸਭ ਦੇ ਸ਼੍ਰੋਮਣੀ ਹੋ ਤੇ ਸਭ ਦੇ ਸਨਮਾਨ ਯੋਗ ਹੋ ਉੱਚੇ। ਤੁਮਰੀ ਕਰੀ ਅਵਗਿਆ ਜੋ, ਬੁੱਢਾ ਸਾਹਿਬ ਤਾਂ ਫਿਰ ਰਹਿ ਨਹੀਂ ਸਕੇ, ਕਹਿਣ ਲੱਗੇ ਹੇ ਗੁਰੂ ਅੰਗਦ ਸਾਹਿਬ ਜੀ ਜਿਹੜੇ ਮੂਰਖ ਲਾਣੇ ਨੇ ਤੇ ਉਹ ਜਿਹੜਾ ਦੁਸ਼ਟ ਦੋਪੀ ਹੈ ਉਹਨੇ ਤੁਹਾਡੀ ਜਿਹੜੀ ਬੇਅਦਬੀ ਕੀਤੀ ਹੈ। ਤਪਾ ਪਾਏ ਫਲ ਅਤ ਦੁੱਖ ਹੋਏ, ਮਹਾਰਾਜ ਜਿਹੜਾ ਇਹ ਤਪਾ ਪਖੰਡੀ ਇਹਦਾ ਕਹਿੰਦੇ ਦੁੱਖ ਪਾ ਕੇ ਬਹੁਤਾ ਦੁਖੀ ਹੋ, ਇਹਦਾ ਫਲ ਇਹਨੂੰ ਮਿਲੂਗਾ ਛੇਤੀ ਨਿਰਾਦੀ ਜੀ ਦਾ। ਬਿਨ ਕਾਰਨ ਹੀ ਦੁਐਸ਼ ਕਮਾਵੇ ਹੈ, ਤੁਸੀਂ ਤਾਂ ਮਹਾਰਾ ਕੋਈ ਦੁਐਸ਼ ਕਰਦੇ ਨਹੀਂ ਸੀ, ਬਿਨਾਂ ਕਾਰਨ ਤੋਂ ਤੁਹਾਡੇ ਨਾਲ ਦੁਐਸ਼ ਵੈਰ ਕਮਾ ਰਿਹਾ ਸੀ। ਹਸ ਹੈ ਨਿਕਾਸ ਕਹਾਂ ਸੁਖ ਪਾਵੇ ਹੈ, ਤੁਹਾਨੂੰ ਕੱਢ ਕੇ ਖਡੂਰ ਵਿੱਚੋਂ ਤਪਾ ਪਖੰਡੀ ਹੱਸਦਾ ਹੈ, ਕਹਿੰਦੇ ਹੁਣ ਇਹ ਕਿੱਥੇ ਸੁੱਖ ਪਾਊਗਾ, ਦੁੱਖ ਮਿਲ ਹੀ ਜਾਣਾ ਇਹਨੂੰ ਛੇਤੀ। ਅਜਰ ਚਰਨ ਧੀਰਜ ਤੁਮ ਮਾਹੀ, ਤੁਹਾਡੇ ਵਿੱਚ ਮਾਰਾ ਅਜਰ ਸ਼ਕਤੀਆਂ ਨੂੰ ਜਰਕੇ ਰੱਖਣਾ, ਤੇ ਇਸੇ ਤਰ੍ਹਾਂ ਮਹਾਨ ਧੀਰਜ ਤਾਈ ਹੈ। ਕਰ ਸਕ ਹੈ ਸਮਤਾ ਅਸ ਨਾਹੀ, ਇਹੋ ਜਿਹੀ ਬਰਾਬਰੀ ਮਾਰਾ ਤੁਹਾਡੇ ਕੌਣ ਕੋਈ ਕਰ ਸਕਦਾ, ਜਿਹੋ ਜਿਹੀ ਸਹਾਰਨ ਸ਼ਕਤੀ ਧੀਰਜ ਤਾਈ ਤੁਹਾਡੇ ਵਿੱਚ ਅਜਰ ਸ਼ਕਤੀਆਂ ਨੂੰ ਜਰਕੇ ਰੱਖਣਾ, ਕਿਹੜਾ ਇੱਥੇ ਮਨੁੱਖ ਦੇਖਿਆ ਜਾਂਦਾ ਹੈ। ਛਿਮਾਵੰਤ ਛਿਤ ਜਿਮ ਸਭ ਕਾਲਾ, ਮਹਾਰਾਜ ਸਾਰੇ ਸਮਾਂ ਵਿੱਚ ਜਿਹੜੀ ਧਰਤੀ ਹੈ ਖਿਮਾ ਵਾਲੀ ਹੈ, ਕੋਈ ਪੁੱਟੀ ਜਾਏ ਕੋਈ ਉਹਦੇ ਤੇ ਚੰਦਨ ਦਾ ਲੇਪਨ ਕਰੀ ਜਾਏ, ਇੱਕ ਸਮਾਨ ਰਹਿੰਦੀ ਧਰਤੀ। ਕਹਿ ਰਾਵਰ ਮੈਂ ਛਿਮਾ ਵਿਸਾਲਾ, ਮਹਾਰਾਜ ਧਰਤੀ ਵਿੱਚ ਸਹਾਰਨ ਸ਼ਕਤੀ ਹੈ ਛਿਮਾ, ਜਾਂ ਆਪ ਜੀ ਵਿੱਚ ਇਹ ਸਹਾਰਨ ਸ਼ਕਤੀ ਹੈ, ਬਾਕੀ ਨੀ ਕਿਤੇ ਦੇਖੀ ਜਾਂਦੀ। ਆਪ ਸਮਰੱਥ ਚਾਹੋ ਸੋ ਕਰ ਹੋ, ਗੁਰੂ ਅੰਗਦ ਸਾਹਿਬ ਜੀ ਆਪ ਸਰਵ ਕਲਾ ਸਮਰੱਥ, ਜੋ ਚਾਹੋ ਕਰ ਕਰਾ ਸਕਦੇ ਹੋ। ਸਭਨ ਡਰਾਵਹੋ ਤੁਮ ਨਹਿ ਡਰਹੋ, ਇਹ ਤਾਂ ਮਹਾਰਾ ਸਾਰਿਆਂ ਨੂੰ ਡਰਾ ਧਮਕਾ ਸਕਦੇ ਹੋ, ਤੁਸੀਂ ਕਿਸੇ ਤੋਂ ਕੋਈ ਨੀ ਡਰਦੇ ਖਬਰਦੇ ਹੋ। ਏਕ ਬਾਪ ਸੋ ਬਿਨਾ ਉਪਾਏ, ਗੁਰੂ ਅੰਗਦ ਸਾਹਿਬ ਤੁਸੀਂ ਐਸੇ ਬਲੀ ਹੋ, ਇੱਕ ਬਚਨ ਦੇ ਨਾਲ ਹੀ ਬਿਨਾ ਕਿਸੇ ਬਾਹਰਲੇ ਉਪਰਾਲੇ ਹੀ ਲੈ ਕੇ ਮਾਰਹ ਸਭ ਹਿਨ ਦੇਹ ਜਵਾਏ, ਵਚਨ ਕਰਦੇ ਹੋ ਸਾਰਿਆਂ ਨੂੰ ਤੁਸੀਂ ਮਾਰ ਦਿਓਗੇ, ਦੂਜਾ ਵਚਨ ਕਰਦੇ ਹੋ ਸਾਰਿਆਂ ਨੂੰ ਜੀਵਾ ਦਿਓਗੇ। ਤਿਨਕੇ ਕਹੇ ਨਿਕਸ ਅਬ ਆਏ, ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਮਹਾਰਾ ਉਹ ਮੂਰਖ ਲਾਣੇ ਦੇ ਕਹਿਣ ਕਰਕੇ ਤੁਸੀਂ ਉਹ ਤਪੇ ਦੇ ਮਗਰ ਲੱਗ ਕੇ ਹੁਣ ਇੱਥੋਂ ਨਿਕਲ ਆਏ। ਹਾਂ ਨਹੀਂ ਆਪਨੇ ਕਛੂ ਜਨਾਏ, ਮਹਾਰਾ ਆਪਣੇ ਆਪ ਨੂੰ ਕੁਝ ਨਹੀਂ ਸੁਣਾਇਆ ਹੈ। ਜਿਉਂ ਤੁਮ ਭਾਵ ਹੋ ਸੋਈ ਭਲੇ, ਗੁਰੂ ਅੰਗਦ ਸਾਹਿਬ ਜੀ ਜਿਵੇਂ ਆਪ ਜੀ ਨੂੰ ਪਾਉਂਦਾ ਹੈ ਉਵੇਂ ਚੰਗਾ ਹੈ ਭਲਾ ਹੈ। ਹਮਰੋ ਕਹਿਣ ਨਹੀਂ ਕੁਛ ਚਲੇ, ਕਿਉਂਕਿ ਆਪ ਸਮਰੱਥ ਹੋ, ਗੁਰੂ ਨਾਨਕ ਸਾਹਿਬ ਦੇ ਗੱਦੀ ਦੇ ਤਖ਼ਤ ਦੇ ਮਾਲਕ, ਸਾਡਾ ਤਾਂ ਕੁਝ ਕਹਿਣਾ ਨੀ ਚੱਲਦਾ ਹੈ, ਅਸੀਂ ਕੁਝ ਕਹਿ ਨੀ ਸਕਦੇ ਵੀ ਤੁਸੀਂ ਕਿਉਂ ਇਉਂ ਕਰੀ ਬੈਠੇ ਆ, ਤੁਸੀਂ ਕੋਈ ਸ਼ਕਤੀ ਤਾਕਤ ਕਿਉਂ ਨੀ ਦਿਖਾਉਂਦੇ। ਇਮ ਕਹਿ ਮੌਨ ਧਾਰ ਕਰ ਬੈਸੇ, ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਹੋ ਸਿਆਣੇ ਸਿੱਖ ਚੁੱਪ ਧਾਰ ਕੇ ਬਹਿ ਗਏ। ਕਹਿ ਗੁਰੂ ਗਤ ਕਰ ਹੈ ਜੈਸੇ, ਵੇਖ ਰਹੇ ਆ ਵੀ ਗੁਰੂ ਮਹਾਰਾਜ ਹੁਣ ਕੀ ਰੀਤੀ ਮਰਜ਼ਾਦਾ ਕਰਨਗੇ। ਨਿਜ ਪ੍ਰਤਾਪ ਕੋ ਨਹੀਂ ਜਨਾਵ ਹੈ, ਕਹਿੰਦੇ ਵੀ ਵੇਖੋ ਆਪਣਾ ਜਿਹੜਾ ਮਹਾਨ ਤੇਜ ਪ੍ਰਤਾਪ ਸਤਿਗੁਰੂ ਨੂੰ ਜਨਾ ਨਹੀਂ ਰਹੇ। ਅਪਰ ਨਰਨ ਸਮ ਆਪਣ ਦਿਖਾਵ ਹੈ, ਕਹਿੰਦੇ ਹੋਰਨਾਂ ਪੁਰਸ਼ਾਂ ਵਾਂਗੂ ਵੀ ਜਿਵੇਂ ਸਾਡੇ ਕੋਲ ਕੁਝ ਹੁੰਦਾ ਹੀ ਨੀ, ਉਹ ਦਿਖਾਈ ਜਾਂਦੇ ਹੈ। ਦੋਹਰਾ ਤੇਜੋ ਕੇ ਨੰਦਨ ਜੋ, ਇਧਰ ਜੋ ਬਾਬਾ ਤੇਜ ਭਾਨ ਜੀ ਦੇ ਪੁੱਤਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸਨ, ਸੇਵ ਕਰਤ ਦਿਨ ਰਾਤ, ਜੋ ਦਿਨੇ ਰਾਤ ਹੀ ਦਿਨ ਰਹਿਣ ਦਿਨੇ ਰਾਤ ਸੇਵਾ ਕਰਦੇ ਸਨ। ਗਮਨੇ ਹੁਤੇ ਨਿਕੇਤ ਕੋ, ਇਹ ਕਹਿੰਦੇ ਆਪਣਾ ਘਰ ਜਿੱਥੇ ਗੋਇੰਦਵਾਲ ਸਾਹਿਬ ਚਵਾਰਾ ਸਾਹਿਬ ਇਧਰ ਗਏ ਹੋਏ ਸੀ। ਪ੍ਰੇਮ ਭਰੇ ਜੁਗ ਨੈਣ, ਦੋਵੇਂ ਨੇਤਰ ਪ੍ਰੇਮ ਨਾਲ ਭਰੇ ਹੋਏ। ਚੌਪਈ ਨਿਕਸੇ ਗੁਰੂ ਪਿਛਾਰੀ ਆਇਓ, ਹਾਂ ਜਦੋਂ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਤੋਂ ਨਿਕਲ ਗਏ ਸਨ, ਗੁਰੂ ਅਮਰਦਾਸ ਸਾਹਿਬ ਜੀ ਬਾਅਦ ਵਿੱਚ ਆਏ ਸਨ। ਤੇਰੇ ਗ੍ਰਾਮ ਵਿਖੇ ਦਰਸਾਇਓ, ਅੱਜ ਖਡੂਰ ਸਾਹਿਬ ਦੇ ਵਿੱਚ ਜਿੱਥੇ ਮਾਰਾ ਟਿਕਾਣਾ ਸੀ ਉੱਥੇ ਆ ਕੇ ਦੇਖਿਆ ਹੈ। ਤਹਿ ਸੰਗੀ ਨਿਜ ਕੋਏ ਨਾ ਦੇਖਾ, ਜਿਹੜਾ ਗੁਰੂ ਮਹਾਰਾਜ ਦਾ ਆਪਣਾ ਕੋਈ ਸੰਗੀ ਸਾਥੀ ਕੋਈ ਨਾ ਦੇਖਿਆ ਇਹਨਾਂ। ਸਹਿਤ ਗੁਰੂ ਨਹਿ ਸਿੱਖ ਅਸਿੱਖਾ, ਗੁਰੂ ਮਹਾਰਾਜ ਦੇ ਸਮੇਤ ਕੋਈ ਸਿੱਖ ਸੇਵਕ ਨਹੀਂ ਇੱਥੇ ਦਿਸ ਰਿਹਾ ਹੈ। ਪੂਜਨ ਕੀਨ ਗੁਰੂ ਕਿਤ ਗਏ, ਕਿਸੇ ਤੋਂ ਪੁੱਛਣਾ ਕੀਤਾ ਵੀ ਗੁਰੂ ਅੰਗਦ ਸਾਹਿਬ ਜੀ ਕਿੱਧਰ ਨੂੰ ਚਲੇ ਗਏ। ਸਿੱਖ ਜੇ ਸਗਲ ਸੰਗ ਹੀ ਲਏ, ਸਾਰੇ ਸਿੱਖ ਸੇਵਕਾਂ ਨੂੰ ਸਾਰਿਆਂ ਨੂੰ ਨਾਲ ਹੀ ਲੈ ਗਏ ਮਹਾਰਾਜ। ਕੌਣ ਕਾਜ ਤਿੰਨ ਕੋ ਅਸ ਭਇਓ, ਇਹ ਤੂੰ ਪੁਰਸ਼ਾ ਦੱਸ ਕਿਹੜਾ ਕੋਈ ਕੰਮ ਸਤਿਗੁਰੂ ਜੀ ਨੂੰ ਐਸਾ ਕਹਿੰਦੇ ਹੋ ਗਿਆ। ਤਤ ਛਿਨ ਗਮਨ ਵਹਿਰ ਕੋ ਕਯੋ, ਇਸ ਕਰਕੇ ਸਾਰਿਆਂ ਨੂੰ ਛੱਡ ਕੇ ਬਣੀ ਛੇਤੀ ਬਾਹਰ ਨੂੰ ਚੱਲਣਾ ਲੈ ਲਏ, ਛੇਤੀ ਬਾਹਰ ਚਲੇ ਗਏ। ਸੁਣ ਕਿਸ ਨਰ ਨੇ ਕਥਾ ਬਖਾਨੀ, ਸੁਣ ਕੇ ਕਿਸੇ ਸਿਆਣੇ ਪੁਰਸ਼ ਨੇ ਫਿਰ ਇਹ ਸਾਰੀ ਜਿਹੜੀ ਗੱਲਬਾਤ ਹੈ ਸਾਰੀ ਕਥਾ ਕਹੀ, ਪਾਪੀ ਤਪੇ ਦੁਸ਼ਟਤਾ ਠਾਣੇ ਲਗੇ, ਅਮਰਦਾਸ ਸਾਹਿਬ ਕੀ ਦੱਸਾਂ, ਜਿਹੜਾ ਪਾਪੀ ਦੁਸ਼ਟ ਨਾ ਤਪਾ, ਇਹਨੇ ਈਰਖਾ ਕੀਤੀ ਹੈ ਗੁਰੂ ਅੰਗਦ ਸਾਹਿਬ ਨਾਲ। ਕਹਿਓ ਕਿ ਬਰਖਾ ਹੋਵੇ ਤਦਾ, ਆ ਜ਼ਿਮੀਦਾਰਾਂ ਨੂੰ ਕਹਿਣ ਲੱਗਿਆ ਵੀ ਜੇ ਬਾਰਿਸ਼ ਤਾਂ ਤਦੋਂ ਹੋਵੇਗੀ। ਸ੍ਰੀ ਗੁਰ ਅੰਗਦ ਨਿਕਸਹਿ ਜਦਾ, ਵੀ ਤੁਹਾਡੇ ਨਗਰ ਵਿੱਚੋਂ ਗੁਰੂ ਅੰਗਦ ਸਾਹਿਬ ਜੀ ਬਾਹਰ ਨਿਕਲ ਜਾਣਗੇ। ਸੁਣ ਰਾਹਕ ਮੂਰਖ ਮਤ ਆਏ, ਅਮਰਦਾਸ ਸਾਹਿਬ ਜੀ ਕੀ ਕਹੀਏ, ਮੂਰਖ ਜ਼ਿਮੀਦਾਰ ਸੁਣ ਕੇ ਆ ਗਏ ਗੁਰੂ ਅੰਗਦ ਸਾਹਿਬ ਜੀ ਕੋਲ। ਨਿਕਸਹਿ ਗ੍ਰਾਮ ਕਠੋਰ ਅਲਾਏ, ਕੜੇ ਬਚਨ ਕਹੇ ਤੇ ਕਿਹਾ ਨਗਰ ਵਿੱਚੋਂ ਨਿਕਲ ਜਾਓ ਤੁਸੀਂ। ਸ਼ਿਮਾ ਧਾਰ ਗੁਰ ਵਹਿਰ ਪਧਾਰੇ, ਫਿਰ ਵੀ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਖਿਮਾ ਧਾਰ ਦੇ ਸਹਾਰਨ ਕਰਦੇ ਹੋਏ ਨਿਕਲ ਕੇ ਚਲੇ ਗਏ। ਨਹਿ ਕੰਨ ਬਰਖੇ ਕਿਨਹੋ ਨਿਹਾਰੇ, ਠੀਕ ਹੈ ਮਹਾਰਾਜ ਤਾਂ ਨਿਕਲ ਗਏ, ਹੁਣ ਬੱਦਲ ਤਾਂ ਬਰਸੇ ਕਿਤੇ ਦੇਖਦੇ, ਬੱਦਲ ਤਾਂ ਬਾਰਿਸ਼ ਹੁੰਦੀ ਨੀ ਦੇਖੀ ਜਾਂਦੀ ਹੈ। ਕਰੀ ਅਵਗਿਆ ਸਤਿਗੁਰ ਕੇਰੀ, ਆਹ ਪੁਰਸ਼ ਹੀ ਕਹਿ ਰਿਹਾ ਵੀ ਇਹ ਜਿਹੜਾ ਤਪੇ ਨੇ ਕਹਿੰਦੇ ਗੁਰੂ ਮਹਾਰਾਜ ਦੀ ਨਿਰਾਦਰੀ ਜੀ ਕੀਤੀ ਹੈ। ਤਪ ਹੈ ਤਪਹਾ ਮਤ ਸਰਸ ਤੇ ਹੇਰੀ, ਦੇਖ ਦੇਖ ਕੇ ਈਰਖਾ ਨਾਲ ਜਿਹੜਾ ਤਪਾ ਕਹਿੰਦੇ ਤਪ ਰਿਹਾ ਸੱਟ ਮੱਚ ਰਿਹਾ ਹੈ। ਭਇਓ ਅਬ ਹੈ ਅਪਰਾਧੀ ਇਹੋ, ਇਹ ਵੀ ਅਮਰਦਾਸ ਸਾਹਿਬ ਇਹ ਤਾਂ ਜਿਹੜਾ ਤਪਾ ਪਾਪੀ ਬੜਾ ਗੁਨਾਹਗਾਰ ਹੋ ਗਿਆ, ਅਪਰਾਧੀ ਹੋ ਗਿਆ। ਉਚਿਤ ਡੰਡ ਕੇ ਸੋ ਲੱਖ ਲੇ ਹੋ, ਇਹ ਤਾਂ ਡੰਡ ਦੇਣ ਦੇ ਯੋਗ ਹੀ ਹੋ ਗਿਆ, ਦੇਖ ਲੋ ਤੁਸੀਂ ਜਾਣ ਲਓ। ਮਨ ਬਚ ਕ੍ਰਮ ਤੇ ਕਬ ਅਪਕਾਰਾ, ਮਨ ਬਾਣੀ ਸਰੀਰ ਕਰਕੇ ਕਦੇ ਵੀ ਜਿਹੜਾ ਅਪਕਾਰ ਹੈ ਬੁਰਾ ਹੈ। ਮੈਂ ਕੀਨਸ ਤਦੇ ਅਪ ਦੁਰਚਾਰਾ, ਦੇਖ ਲੋ ਗੁਰੂ ਅੰਗਦ ਸਾਹਿਬ ਜੀ ਨੇ ਕਦੇ ਨੀ ਮਨ ਬਾਣੀ ਸ਼ੀ ਕਰਕੇ ਕਿਸੇ ਦਾ ਮਾੜਾ ਕੀਤਾ, ਮਾੜਾ ਸੋਚਿਆ, ਤਾਂ ਵੀ ਇਹ ਕਹਿੰਦੇ ਉਹਨਾਂ ਦਾ ਮਾੜਾ ਸੋਚ ਰਿਹਾ, ਈਰਖਾ ਕਰ ਰਿਹਾ ਹੈ। ਕਰਤ ਦੁਵੈਸ਼ ਕੋ ਕਾਰਨ ਬਿਨਾ, ਬਿਨਾ ਕਿਸੇ ਕਾਰਨ ਤੋਂ ਗੁਰੂ ਅੰਗਦ ਸਾਹਿਬ ਨਾਲੇ ਦੁਵੈਸ਼ ਵੈਰ ਕਰ ਰਿਹਾ ਹੈ। ਇਸ ਤੇ ਅਪਰਾਧੀ ਕੋ ਘਨਾ, ਅਮਰਦਾਸ ਸਾਹਿਬ ਜੀ ਇਹੋ ਜਿਹੇ ਹੋਣ, ਇਹਦੇ ਨਾਲੋਂ ਹੋਰ ਵੱਡੇ ਅਪਰਾਧੀ ਗੁਨਾਹੀ ਕੌਣ ਕੋਈ ਹੋਣਾ ਹੈ। ਜਿਸਨੇ ਹਿਤ ਅਨਹਿਤ ਨਾ ਵਿਚਾਰੇ, ਜਿਸਨੇ ਕਹਿੰਦੇ ਆਪਣਾ ਭਲਾ ਜਿਹੜਾ ਕੋਈ ਚੰਗਾ ਹੈ ਤੇ ਇਸ ਤਰ੍ਹਾਂ ਕੋਈ ਅਨਹਿਤ ਮਾੜਾ ਹੈ ਉਹ ਸੋਚਿਆ ਨਹੀਂ। ਸਿਖਵਨ ਸਿਖਵਨ ਕੇ ਗੁਰ ਵਹਿਰ ਨਿਕਾਰੇ, ਆ ਜਿਹੜੇ ਸਿੱਖਿਆ ਦੇਣ ਵਾਲੇ ਹਨ ਗੁਰੂ ਸਾਹਿਬ ਜੀ, ਉਹਨਾਂ ਨੂੰ ਕਹਿੰਦੇ ਬਾਹਰ ਕੱਢ ਦਿੱਤਾ ਇਸ ਨੇ। ਸ੍ਰੀ ਗੁਰ ਅਮਰ ਸੁਨਤ ਦੁੱਖ ਪਾਇਓ, ਸਿਆਣੇ ਪੁਰਸ਼ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਮਨ ਵਿੱਚ ਦੁੱਖ ਪਾਇਆ। ਦੇਖੋ ਕਿਆ ਇਨ ਦੁਐਸ਼ ਕਮਾਇਓ, ਆਪਣੇ ਮਨ ਅੰਦਰ ਹੀ ਕਹਿੰਦੇ ਦੇਖੋ ਵੀ ਕਿਵੇਂ ਇਸ ਨੇ ਕਹਿੰਦੇ ਗੁਰੂ ਅੰਗਦ ਸਾਹਿਬ ਨਾਲ ਵੈਰ ਕਰਿਆ ਹੈ, ਵੈਰ ਕਮਾਇਆ ਹੈ। ਸਰਲ ਸਮਾਨ ਚਿੱਤ ਗੁਰ ਪੂਰੇ, ਗੁਰੂ ਅੰਗਦ ਸਾਹਿਬ ਪੂਰੇ ਸਤਿਗੁਰੂ ਸਰਲ ਚਿੱਤ ਹਨ, ਨਿਰਸ਼ਲ ਨਿਚਿਤ ਵਾਲੇ ਹਨ ਤੇ ਸਮਾਨ ਚਿੱਤ ਇੱਕ ਸਮਾਨ ਬਬਲ ਚਿੱਤ ਵਾਲੇ ਹਨ, ਕੋਈ ਹਲਚਲ ਨਹੀਂ ਘਬਰਾਹਟ ਨਹੀਂ ਚਿੱਤ ਵਿੱਚ ਕਦੇ ਹੁੰਦੀ। ਰਾਹਕ ਤਪਾ ਮੰਦ ਮਤ ਪੂਰੇ, ਜਿਹੜਾ ਜ਼ਿਮੀਦਾਰ ਤੇ ਤਵਾ ਹੈ ਕਹਿੰਦੇ ਸਾਰੇ ਕਹਿੰਦੇ ਝੂਠੇ ਤੇ ਭੈੜੀ ਮਤ ਵਾਲੇ ਹਨ। ਲੈਣ ਦੇਣ ਤਿੰਨਕੋ ਨਹਿ ਕੋਈ, ਦੇਖੋ ਗੁਰੂ ਅੰਗਦ ਸਾਹਿਬ ਦੇ ਨਾਲ ਉਹਨਾਂ ਦਾ ਕੋਈ ਦੇਣਾ ਲੈਣਾ ਤਾਂ ਹੈ ਨੀ ਸੀ ਤਪੇ ਦਾ, ਕਿਉਂ ਕੁਕਰਮ ਮਿਲ ਠਾਨਿਓ ਸੋਈ, ਜ਼ਿਮੀਦਾਰਾਂ ਨਾਲ ਮਿਲ ਮੁੜ ਕੇ ਕਿਉਂ ਇਹ ਕੋਟਾ ਕਰਮ ਕੀਤਾ ਹੈ। ਮੋਹ ਤੇ ਜਰਿਓ ਜਾਏ ਨਹਿ ਕੈਸੇ, ਅਮਰਦਾਸ ਸਾਹਿਬ ਜੀ ਆਪਣੇ ਮਨ ਵਿੱਚ ਹੀ ਕਹਿ ਰਹੇ ਵੀ ਇਹ ਜਿਹੜਾ ਇਹਨਾਂ ਨੇ ਮਾੜਾ ਕਰਿਆ ਨਾ ਬਿਨਾਂ ਵਜ੍ਹਾ ਕਤੋਂ, ਤੇ ਮੈਥੋਂ ਤਾਂ ਨੀ ਸਹਾਰਿਆ ਜਾਂਦਾ। ਜਾਵਤ ਫਲ ਮੈਂ ਦਿਓ ਨਾ ਤੈਸੇ, ਚਿਰੇ ਕਹਿੰਦੇ ਦੁਸ਼ਟ ਤੋਪੀ ਪਖੰਡੀ ਨੂੰ ਮੈਂ ਪੂਰਾ ਪੂਰਾ ਫਲ ਨੀ ਨਾ ਦਿੰਦਾ, ਇਹਨੂੰ ਖੋਟੀ ਕਮੋਤੇ ਨੀ ਮਰਵਾ ਦਿੰਦਾ, ਓਨਾ ਚਿਰ ਮੇਰੇ ਮਨ ਨੂੰ ਸ਼ਾਂਤ ਨਹੀਂ ਆਉਣੀ। ਇਮ ਕਹਿ ਗਏ ਪੰਚਾਇਤ ਪਾਸ, ਇਸ ਤਰ੍ਹਾਂ ਕਹਿੰਦੇ ਵਿਚਾਰਦੇ ਹੋਏ ਤੇ ਜਿੱਥੇ ਉਹ ਪੰਚਾਇਤ ਜੀ ਬੈਠੀ ਉੱਥੇ ਚਲੇ ਗਏ ਸੱਥ ਵਿੱਚ। ਬੈਠੇ ਧਰਿਓ ਬਰਖਾ ਆਸ, ਆਹ ਕਹਿੰਦੇ ਇਕੱਠੇ ਹੋਏ ਬੈਠੇ ਆ ਬਾਰਿਸ਼ ਦੀ ਆਸਾ ਰੱਖ ਰਹੇ। ਹੋ ਰਾਹਿਕ ਗਨ ਕਾਜ ਤੁਮਾਰੇ, ਅਮਰਦਾਸ ਸਾਹਿਬ ਜੀ ਨੇ ਜਾ ਕੇ ਕਹੇ ਵੀ ਤੂੰ ਜ਼ਿਮੀਦਾਰੋ ਤੁਹਾਡਾ ਜਿਹੜਾ ਬਹੁਤ ਇਹ ਕਾਰਜ ਹੈ, ਭਇਓ ਕਿਦੋਂ ਨਹਿ ਗੁਰੂ ਨਿਕਾਰੇ। ਅਮਰ ਸਾਹਿਬ ਨੂੰ ਖਡੂਰ ਸਾਹਿਬ ਤੋਂ ਟੱਟ ਕੇ ਬਾਰਿਸ਼ ਦਾ ਕਾਰਜ ਹੋ ਗਿਆ ਕਿ ਨਹੀਂ ਹੋਇਆ? ਜੋ ਇੱਛਾ ਮਨ ਮਹਿ ਤੁਮ ਠਾਨੀ, ਜਿਹੜੀ ਇੱਛਾ ਤੁਸੀਂ ਮਨ ਦੇ ਵਿੱਚ ਧਾਰੀ ਹੈ ਸੀ, ਭਇਓ ਕੇ ਨਹਿ ਖੇਤੋ ਮਹਿ ਪਾਣੀ, ਖੇਤਾਂ ਵਿੱਚ ਪਾਣੀ ਹੋਇਆ, ਬਾਰਿਸ਼ ਪਈ, ਮੀਂਹ ਪਿਆ ਕਿ ਨਹੀਂ ਪਿਆ? ਸੁਣ ਪ੍ਰਿਖ ਕਾਰਨ ਐਸੇ ਬੈਨ, ਗੁਰਦਾਸ ਸਾਹਿਬ ਜੀ ਤੋਂ ਸੁਣ ਕਰਕੇ ਐਸੇ ਵਚਨੋ ਜਿਮੀਦਾਰਾਂ ਨੇ ਕਹਿਤ ਭਏ ਕੋ ਬਰਖਾ ਹੈ, ਕਹਿਣ ਲੱਗੇ ਮਹਾਰਾਜ ਗੁਰੂ ਨਾਨਕ ਮਹਾਰਾਜ ਨੂੰ ਤਾਂ ਬਾਹਰ ਕੱਢ ਗਿਆ, ਬਾਰਿਸ਼ ਤਾਂ ਕੋਈ ਹੋਈ ਨੀ ਨਾ। ਕਹਿਓ ਤਪ ਕਹਿਓ ਤਪੇ ਕੋ ਹਮਨੇ ਕੀਨਾ, ਮੈਂ ਕੀਤਾ ਸੀ ਜਿਹੜਾ ਮਹਾਰਾ ਤਪਾ ਗੁਰੂ ਸੀ ਉਹਦੇ ਮਗਰ ਲੱਗ ਕੇ ਸਾਰਾ ਕੁਝ ਕੀਤਾ, ਕਤਰਿਆ ਹੈ। ਵੈ ਕਰ ਆਤੁਰ ਨੀਰ ਬਹੀਨਾ, ਪਾਣੀ ਤੋਂ ਬਗੈਰ ਅਸੀਂ ਮਹਾਰਾ ਵਿਆਕੁਰ ਜੇ ਹੋ ਕੇ ਘਬਰਾਹਟ ਵਿੱਚ ਆ ਕੇ, ਜੋ ਬਰਖਾ ਬਰਖਾਵਨ ਕਰੇ। ਅਮਰਦਾਸ ਸਾਹਿਬ ਜੀ ਸੱਚ ਕਹਿੰਦੇ, ਅਸੀਂ ਜਿਮੀਦਾਰ ਜਿਹੜਾ ਕੋਈ ਬੱਦਲਾਂ ਵਿੱਚੋਂ ਸਾਨੂੰ ਵਰਸ਼ਾ ਬਰਸਾ ਦੇ, ਬਾਰਿਸ਼ ਕਰਵਾ ਦੇ ਵੇ। ਕਿਸਕੋ ਕਹਿਓ ਨਾ ਹਮ ਤੇ ਫਿਰੈ, ਉਹਦਾ ਕਿਹਾ ਹੋਇਆ ਸਾਥੋ ਤਾਂ ਨੀ ਮੁੜ ਸਕਦਾ, ਉਹਨੂੰ ਨੀ ਅਸੀਂ ਮੋੜ ਸਕਦੇ ਹਾਂ, ਵੀ ਬਾਰਿਸ਼ ਕਰਵਾ ਦੇ, ਅਸੀਂ ਉਹਦਾ ਬਚਨ ਮੰਨਾਂਗੇ। ਜਿਮ ਅਧੀਨ ਜੀਵਨ ਸਭ ਕੇਰਾ, ਜਿਸ ਅਧੀਨ ਜੀਵਨ ਸਭ ਕੇਰਾ, ਜਿਸ ਪਾਣੀ ਦੇ ਅਧੀਨ ਸਾਰਿਆਂ ਦਾ ਜੀਵਨ ਹੈ। ਹੋਇ ਅਸ ਅੰਨ ਸੋ ਖੇਤ ਕਨੇਰਾ, ਬਾਰਿਸ਼ ਹੀ ਹੈ ਪਾਣੀ ਹੈ, ਜੇ ਉਹ ਹੋ ਜਾਏ ਤੇ ਬੜਾ ਖੇਤਾਂ ਵਿੱਚ ਅੰਨ ਹੋ ਜਾਏਗਾ। ਵਾਕ ਤਪੇ ਕੋ ਮਾਨਿਓ ਸਹੀ, ਇਸ ਕਰਕੇ ਅਸੀਂ ਤਾਂ ਜਿਹੜਾ ਆਪਣਾ ਗੁਰੂ ਤਪਾ ਸੀ ਉਹਦਾ ਬਚਨ ਸੱਚੇ ਕਰਕੇ ਮੰਨ ਲਿਆ, ਭਰੋਸਾ ਕਰ ਲਿਆ ਹੈ। ਤਉ ਭਈ ਬਰਖਾ ਕਿਮ ਨਹੀਂ, ਅਮਰਦਾਸ ਸਾਹਿਬ ਜੀ ਬਚਨ ਮੰਨਣ ਦੇ ਬਾਵਜੂਦ ਬਾਰਿਸ਼ ਤਾਂ ਕਿਵੇਂ ਹੋਈ ਨਹੀਂ? ਹਮ ਆਤੁਰ ਪੇ ਨੀਰ ਬਹੀਨਾ, ਅਮਰਦਾਸ ਸਾਹਿਬ ਜੀ ਸੱਚ ਕਹਿੰਦੇ, ਅਸੀਂ ਜਿਮੀਦਾਰ ਪਾਣੀ ਤੋਂ ਬਗੈਰ ਵਿਆਕ ਹੋਏ ਪਏ, ਦੁਖੀ ਹੋਏ ਪਏ। ਨਿਜ ਜੀਵਨ ਚਹਿ ਅਕਰਨ ਕੀਨਾ, ਆਪਣਾ ਜਿਉਣਾ ਵਾਸਤੇ ਜਿਹੜਾ ਨਹੀਂ ਕਰਨ ਵਾਲਾ ਕਰਮ ਉਹ ਵੀ ਅਸੀਂ ਕਰਨਾ ਚਾਹੁੰਦੇ ਤੇ ਕਰਾਂਗੇ। ਬਰਖਾ ਦੇ ਜੋ ਕ੍ਰਿਖੀ ਹਿੱਤ ਕਰੇ, ਅਸੀਂ ਤਾਂ ਸੱਚ ਕਹਿੰਦੇ ਹਾਂ, ਜਿਹੜਾ ਕੋਈ ਸਾਨੂੰ ਕਹਿੰਦੇ ਖੇਤੀ ਵਾਸਤੇ ਬਾਰਿਸ਼ ਦੇ ਦੇਵੇਗਾ। ਹਮਰਾਹਕ ਤੇ ਨਿਤ ਅਨੁਸਰਹੀ, ਭਾਵੇਂ ਤਪਾ ਹੋਵੇ ਜਾਂ ਕੋਈ ਹੋਰ ਹੋਵੇ, ਉਹਦੇ ਅਨੁਸਾਰ ਅਸੀਂ ਖੇਤੀ ਕਰਨ ਵਾਲੇ ਜਿਮੀਦਾਰ ਹੋਵਾਂਗੇ। ਤਿਸਕੀ ਆਸ ਕੋ ਅਸਮਾਨ, ਉਸੇ ਨੂੰ ਆਪਣਾ ਗੁਰੂ ਮੰਨ ਕੇ ਉਹਦੀ ਅਸੀਂ ਆਗਿਆ ਮੰਨਾਂਗੇ ਖੜੇ ਮੱਥੇ। ਨਹੀਂ ਕਰਨ ਭੀ ਕਰਬੋ ਠਾਨੈ, ਬਾਰਿਸ਼ ਪਿੱਛੇ ਜਿਹੜਾ ਨਹੀਂ ਕਰਨ ਵਾਲਾ ਕਰਨ ਉਹ ਵੀ ਅਸੀਂ ਕਰਨਾ ਕਰਦੇ ਹਾਂ, ਮਾੜਾ ਤੋਂ ਮਾੜਾ ਵੀ ਅਸੀਂ ਕਰਾਂਗੇ। ਇਮ ਸ੍ਰੀ ਅਮਰਦਾਸ ਸੁਣ ਬੈਨ, ਇਸ ਤਰ੍ਹਾਂ ਜਿਮੀਦਾਰਾਂ ਤੋਂ ਜਿਹੜੇ ਉਹ ਇਕੱਠੇ ਹੋਏ ਬੈਠੇ ਸਤ, ਉਹਨਾਂ ਤੋਂ ਬਚਨ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਕਹਿਓ ਸੋ ਛੋਭ ਕੋ ਪਰਸ ਨੈਣ, ਇਸ ਤਰ੍ਹਾਂ ਕਹਿੰਦੇ ਨੇਤਰਾਂ ਵਿੱਚ ਕ੍ਰੋਧ ਦਾ ਰਸ ਲਿਆ ਕੇ, ਜਾਣੀ ਗੁੱਸੇ ਦੇ ਬਲਬ ਵਿੱਚ ਆ ਕੇ, ਕਿਸ਼ੋਭ ਵਿੱਚ ਆ ਕੇ, ਘਬਰਾਹਟ ਵਿੱਚ ਆ ਕੇ ਬਚਨ ਕਿਹਾ। ਕਹੇ ਤਪੇ ਕੇ ਘਨ ਨਹਿ ਆਵਾ, ਕਹਿੰਦੇ ਵੀ ਤੁਹਾਡੇ ਤਪੇ ਗੁਰੂ ਦੇ ਕਹਿਣ ਕਰਕੇ ਤਾਂ ਬੱਦਲ ਆਇਆ ਨਹੀਂ, ਕਰਕੇ ਵੀ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਨੂੰ ਤੁਸੀਂ ਆਪਣੇ ਨਗਰ ਵਿੱਚੋਂ ਬਾਹਰ ਕਢਾਇਆ ਦੇ ਮਗਰ ਲੱਗ ਕੇ। ਸ੍ਰੀ ਸਤਿਗੁਰ ਕੇ ਸੇਵਕ ਜੇ, ਕਹਿੰਦੇ ਗੁਰੂ ਅੰਗਦ ਸਾਹਿਬ ਜੀ ਤਾਂ ਪਾਸੇ ਰਹਿ ਗਏ, ਗੁਰੂ ਅੰਗਦ ਸਾਹਿਬ ਦੇ ਜਿਹੜੇ ਸਾਡੇ ਵਰਗੇ ਸਿੱਖ ਸੇਵਕ ਹੈ ਮਾੜੇ ਮੋਟੇ। ਬਰਖਾ ਦੇਣ ਸਖਤ ਧਰ ਤੇ, ਕਹਿੰਦੇ ਗੁਰੂ ਕੇ ਸਿੱਖ ਸੇਵਕ ਹੀ ਬਾਰਿਸ਼ ਧਾਰਨ ਦੇਣ ਵਾਸਤੇ ਮਹਾਨ ਸਮਰੱਥਾ ਸ਼ਕਤੀ ਰੱਖਦੇ ਹੈ। ਕਹਿਓ ਤਿਨਹਿ ਕੋ ਮਾਨਹ ਨੀਕਾ, ਗੁਰੂ ਕੇ ਸਿੱਖਾਂ ਸੇਵਕਾਂ ਦਾ ਬਚਨ ਕਿਹਾ ਚੰਗੀ ਤਰ੍ਹਾਂ ਤੁਸੀਂ ਮੰਨ ਲਓ। ਬਰਖਹ ਮੇਗ ਭਾਵ ਤੋਂ ਜੀਕਾ, ਤੁਹਾਡੇ ਮਨ ਭਾਉਂਦਾ ਬੱਦਲ ਬਰਸ ਜਾਏਗਾ। ਤਪੇ ਈਰਖਾ ਕਰ ਨਿਕਸਾਏ, ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਉਹ ਜਿਮੀਦਾਰੋ, ਤਪੇ ਨੇ ਈਰਖਾ ਕਰਕੇ ਗੁਰੂ ਨੂੰ ਬਾਹਰ ਕਢਾਇਆ। ਸਖਤ ਹੀਨ ਨਹਿ ਘਨ ਬਰਖਾਏ, ਤੁਹਾਡਾ ਗੁਰੂ ਤਪਾ ਸ਼ਕਤੀ ਤੋਂ ਹੀਣਾ ਖਾਲੀ ਹੈ, ਲਪੋੜ ਸੰਗ ਉਹਨੇ ਜਿੱਥੇ ਬਾਰਿਸ਼ ਪੁਆ ਸਕਣੀ ਹੈ ਬਰਸਾ ਨਹੀਂ ਸਕਿਆ ਹੈ। ਅਬ ਤੁਮ ਜਾਓ ਤਪੇ ਕੇ ਪਾਸ, ਚੰਗਾ ਵੇ ਹੁਣ ਦੁਬਾਰਾ ਤੁਸੀਂ ਆਪਣੇ ਤਪੇ ਗੁਰੂ ਦੇ ਕੋਲ ਚਲੇ ਜਾਓ। ਸੁਣ ਨਰ ਗਏ ਖਰੀ ਅਰਦਾਸ, ਉਹਨਾਂ ਨੂੰ ਕਹੋ ਵੀ ਬਾਰਿਸ਼ ਪੁਆ, ਨਹੀਂ ਤਾਂ ਗੁਰੂ ਕੇ ਸੇਵਕ ਬਾਰਿਸ਼ ਪੁਆ ਰਹੇ ਸੁਣ ਕੇ ਚਲੇ ਗਏ ਬਹੁਤੇ ਲੋਕ। ਗੁਰ ਤੋਂ ਹਮਨੇ ਦੀਨ ਨਿਕਾਰੀ, ਸਾਰ ਕਿਹਾ ਉਹਨਾਂ ਨੇ ਕਹਿੰਦੇ ਵੀ ਗੁਰੂ ਅੰਗਦ ਸਾਹਿਬ ਨਾਲ ਤੇਰੇ ਮਗਰ ਲੱਗ ਕੇ ਅਸੀਂ ਬਾਹਰ ਕੱਢ ਦਿੱਤੇ ਹੈ। ਤਾਉ ਨਾ ਵਰਖਿਓ ਬਾਰਦ ਬਾਰੀ, ਸਾਡੇ ਤਪੇ ਗੁਰੂ ਜੀ ਤਾਂ ਵੀ ਕਹਿੰਦੇ ਬੱਦਲਾਂ ਵਿੱਚੋਂ ਬਾਰਿਸ਼ ਨੀ, ਪਾਣੀ ਨੀ ਬਰਸਿਆ, ਮੀਂਹ ਨੀ ਪਿਆ ਹੈ। ਤਪੇ ਕੁਛ ਕਰਿਸ ਰਿਸ ਕਰ ਮੁਖ ਭਾਖੀ, ਹਾਂ ਸਵੇਰੇ ਤਪੇ ਨੇ ਕਹਿੰਦੇ ਕੋਈ ਗੁੱਸਾ ਜਾ ਕਰਕੇ ਨਾ ਮੁੱਖੋਂ ਉਹ ਗੱਲ ਕਹੀ। ਮੂਠੀ ਮਹਿ ਬਰਖਾ ਨਹਿ ਰਾਖੀ, ਮੂਰਖ ਕਹਿੰਦੇ ਮੇਰੀ ਕੋਈ ਬਾਰਿਸ਼ ਮੁੱਠੀ ਵਿੱਚ ਬਣਾ ਕੇ ਰੱਖੀ ਹੋਈ, ਪਾ ਕੇ ਰੱਖੀ ਹੋਈ। ਮੰਤਰ ਜੰਤਰ ਕਰ ਜੁਗਤ ਬਣਾਵਾ, ਮੈਂ ਕੋਈ ਮੰਤਰ ਪੜਾਂਗਾ, ਕੋਈ ਜੰਤਰ ਤਵੀ ਧਾਗਾ ਫੂਕਾ ਮਾਰਾਂਗਾ, ਕੋਈ ਜੁਗਤੀ ਬਣਾਵਾਂਗਾ। ਤੁਮ ਹਿਤ ਬਰਖਾ ਕੋ ਬਰਖਾਵਾ, ਫਿਰ ਤੁਹਾਡੇ ਵਾਸਤੇ ਜਿਹੜੀ ਬਾਰਿਸ਼ ਹੈ ਮੈਂ ਕਰਵਾ ਦਿਆਂ, ਬਰਸਾ ਦਿਆਂਗਾ। ਸੁਣ ਨਰ ਆਏ ਕਹੀ ਇਤਿਮ ਬਾਤ, ਸੁਣ ਕੇ ਆਏ ਜਿਵੇਂ ਉਹਨੇ ਕਿਹਾ ਸੀ ਨਾ ਵੀ ਮੁੱਠੀ ਵਿੱਚ ਤਾਂ ਮੇਰੀ ਬਾਰਿਸ਼ ਪਾ ਕੇ ਰੱਖੀ, ਉਵੇਂ ਗੱਲ ਗੁਰੂ ਅਮਰਦਾਸ ਸਾਹਿਬ ਨੂੰ ਦੱਸ ਦਿੱਤੀ ਹੈ। ਅਬ ਤੋਂ ਬੋਲਤ ਕੁਛ ਕਰਸਾਤ, ਕਹਿਣ ਲੱਗੇ ਹੇ ਅਮਰਦਾਸ ਸਾਹਿਬ ਜੀ ਹੁਣ ਤਾਂ ਸਾਡਾ ਤਪਾ ਗੁਰੂ ਕੋਲ ਗੁੱਸੇ ਵਿੱਚ ਆ ਕੇ ਪੁੱਠਾ ਜਿਹਾ ਹੀ ਬੋਲਦਾ ਹੈ। ਤਬ ਸ੍ਰੀ ਅਮਰ ਕਹਿਓ ਬਿਨ ਦੇਰ, ਉਹ ਸਵੇਰੇ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਮੀਦਾਰਾਂ ਨੂੰ ਕਿਹਾ ਵੀ ਬਿਨਾ ਦੇਰੀ ਤਾਂ ਹਮ ਬਰਖਾ ਬਰਖਾਏ ਬਡੇਰ, ਕਹਿੰਦੇ ਅਸੀਂ ਬੜੀ ਭਾਰੀ ਜਿਹੜੀ ਮਾਨਸ ਬਹਾਨ ਬਾਰਿਸ਼ ਹੈ ਬਰਸਾ ਦਿੰਦੇ, ਬਾਰਿਸ਼ ਪੁਆ ਦਿੰਦੇ ਹਾਂ। ਨਹਿ ਐਸੇ ਗੁਰ ਕੇ ਸਿੱਖ ਜਾਨੋ, ਜਿਵੇਂ ਤੁਹਾਡਾ ਪਖੰਡੀ ਡੰਬੀ ਤਪਾ ਗੁਰੂ ਹੈ, ਕਹਿੰਦੇ ਗੁਰੂ ਕੇ ਸਿੱਖ ਨਾ ਤੁਸੀਂ ਐਸੇ ਜਾਣ ਉਹਦੇ ਵਰਗੇ। ਬਰਖਾ ਕਰਹਿ ਕਹੇ ਤਿੰਨ ਮਾਨੋ, ਗੁਰੂ ਕੇ ਸੇਵਕਾਂ ਦਾ ਬਚ ਮੰਨ ਲਓ ਤੇ ਹੁਣੇ ਹੀ ਬਾਰਿਸ਼ ਕਰਵਾ ਦੇਣਗੇ ਗੁਰੂ ਕੇ ਸੇਵਕ। ਸੁਣ ਰਾਹਕ ਲਾਲਚ ਕਰ ਪਾਣੀ, ਜਿੰਨੇ ਜਿਮੀਦਾਰ ਸੀ ਬੱਦਲ ਦੀ ਬਾਰਿਸ਼ ਪਾਣੀ ਦਾ ਲਾਲਚ ਕਰਕੇ, ਬਿਥਰੀ ਬਾਤ ਤਪੇ ਕੀ ਠਾਨੀ, ਬਿਰਥੀ ਬਾਤ ਤਪੇ ਕੀ ਠਾਨੀ। ਜਿਹੜਾ ਤਪਾ ਸਾਡਾ ਗੁਰੂ ਕਹਿੰਦੇ ਕਹਿੰਦਾ ਸੀ ਨਾ ਵੀ ਮਾਰ ਨੂੰ ਕੱਢੋ ਤੇ ਬਾਰਿਸ਼ ਆ ਜਾਓ, ਤਾਂ ਵੀ ਐਵੇਂ ਬਿਆਰ ਨਿਸ਼ਫਲ ਜੀ ਹੈ। ਹਮ ਤੋ ਹੈ ਜਿਸਕੇ ਅਨੁਸਾਰੀ, ਉਸ ਵੇਲੇ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਹੇ ਅਮਰਦਾਸ ਸਾਹਿਬ ਜੀ ਅਸੀਂ ਸੱਚ ਕਹਿੰਦੇ ਅਸੀਂ ਤਾਂ ਉਹਦੇ ਅਨੁਸਾਰੀ ਆ। ਜੋ ਜਲ ਦੇਹੇ ਕਿਦਾਰ ਮਿਝਾਰੀ, ਜਿਹੜਾ ਸਾਡੇ ਸੁੱਕੇ ਖੇਤਾਂ ਦੇ ਵਿੱਚ ਕਹਿੰਦੇ ਪਾਣੀ ਦੇਵੇ ਬਾਰਿਸ਼ ਪੁਆ ਦੇਵੇ। ਹਿਤ ਜਲ ਕੇ ਤਿਸਕੋ ਬਚ ਮਨ, ਅਸੀਂ ਤਾਂ ਆਪਣੇ ਪਾਣੀ ਵਾਸਤੇ ਬਾਰਿਸ਼ ਵਾਸਤੇ ਉਤਪੇ ਗੁਰੂ ਦਾ ਵਚਨ ਮੰਨਿਆ ਸੀ। ਅਪਰ ਜੋ ਦੇ ਬਰਖਾਏ ਮਹਾਨ, ਉਹ ਤੋਂ ਬਗੈਰ ਜਿਹੜਾ ਕੋਈ ਹੋਰ ਵੀ ਮਹਾਨ ਬਾਰਿਸ਼ ਕਰਵਾ ਦੇ ਉਹਦਾ ਵਚਨ ਮੰਨ ਲਵਾਂਗੇ। ਕਹਿ ਸੁਹਮ ਮਾਨਹ ਸਭ ਗ੍ਰਾਮ, ਅਸੀਂ ਤਾਂ ਕਿਹਾ ਹੋਇਆ ਸਾਰਾ ਪਿੰਡ ਹੀ ਉਹਦਾ ਵਚਨ ਮੰਨਾਂਗੇ। ਜੋ ਜੀਵਨ ਕੋ ਦੇ ਅਭਿਰਾਮ, ਜਿਹੜਾ ਕੋਈ ਸਾਨੂੰ ਕਹਿੰਦੇ ਜੀਵਨ ਕੀ ਜਿਹੜਾ ਪਾਣੀ ਹੈ ਉਹ ਸੁੱਖ ਵਾਲਾ ਬਖਸ਼ੇਗਾ ਜਾਂ ਜ਼ਿੰਦਗੀ ਬਖਸ਼ੇਗਾ ਸੁੰਦਰ। ਨਾਹਿਤ ਹਮ ਮਰ ਹੈ ਦੁੱਖ ਪਾਏ, ਨਹੀਂ ਜੇ ਬਾਰਿਸ਼ ਨਾ ਪਈ ਤੇ ਫਿਰ ਤਾਂ ਅਸੀਂ ਦੁੱਖ ਪਾਉਂਦੇ ਮਰਾਂਗੇ ਅੰਨ ਤੋਂ ਪਾਣੀ ਤੋਂ ਬਗੈਰ। ਖੁਦਾ ਸਹੀ ਨਹਿ ਕਿਸ ਤੇ ਜਾਏ, ਜਦੋਂ ਨਾ ਹੋਇਆ ਭੁੱਖ ਲੱਗਣੀ ਹੈ, ਭੁੱਖ ਨਾਲ ਤਾਂ ਬਹੁਤ ਬੁਰੀ ਹੁੰਦੀ ਹੈ, ਕਹਿੰਦੇ ਸਾਰੀ ਨੀ ਜਾਂਦੀ ਹੈ। ਜੇ ਜਲ ਦਾਤਾ ਬਚ ਨਹਿ ਮਨ ਹੈ, ਜਿਹੜਾ ਵੀ ਜਲ ਦੇਣ ਵਾਲਾ ਦਾਤਾ ਹੈ ਬਾਰਿਸ਼ ਪਾਉਣ ਵਾਲਾ ਉਹਦਾ ਨੀ ਜੇ ਅਸੀਂ ਬਚਨ ਮੰਨਾਂਗੇ। ਤੋ ਹਮ ਆਪਣਾ ਜੀਵਨ ਹਨ ਹੈ, ਕਹਿੰਦੇ ਉਹਦਾ ਤਾਂ ਕੁਝ ਨੀ ਹੋਣਾ, ਆਪਣਾ ਜੀਵਨ ਅਸੀਂ ਆਪਣੀ ਜ਼ਿੰਦਗੀ ਨਾਸ ਕਰਾਂਗੇ। ਅਸਕੋ ਕਾਜ ਹੋਏ ਉਪਕਾਰੀ, ਐਸਾ ਕੌਣ ਕਹੀਏ ਵੀ ਕਹਿੰਦੇ ਕੋਈ ਉਪਕਾਰੀ ਪਰਉਪਕਾਰੀ ਹੋ ਰਿਹਾ ਤੇ ਜੀਵਨ ਜੀਵਨ ਸੁਖਕਾਰੀ। ਇਹ ਸੁਖ ਦੇਣ ਵਾਲਾ ਜਿਹੜਾ ਜੀਵਨ ਕੀ ਇਹ ਪਾਣੀ ਹੈ ਜੋ ਸਾਨੂੰ ਜੀਣ ਜ਼ਿੰਦਗੀ ਦੇਣ ਵਾਲਾ ਹੈ ਉਹ ਦੇਵੇ। ਜਿਸਕੇ ਹਮ ਹੈ ਸਦਾ ਗੁਲਾਮੋ, ਜਿਹੜਾ ਵੀ ਸੁਖ ਦੇਣ ਵਾਲਾ ਜਿਹੜਾ ਜੀਵਨ ਪਾਣੀ ਹੈ ਜ਼ਿੰਦਗੀ ਦੇਣ ਵਾਲਾ ਹੈ ਉਹਦੇ ਅਸੀਂ ਸਦਾ ਗੁਲਾਮ ਹੈ, ਮੁਕਤ ਦੇ ਟਹਿਲੂ ਹੋਵਾਂਗੇ, ਮੁਕਤ ਸੇਵਾ ਕਰਾਂਗੇ। ਕਰਹਿ ਸੇਵਕੀ ਸਭ ਹੀ ਗ੍ਰਾਮੋ। ਸਾਰਾ ਪਿੰਡ ਉਹਦੀ ਅਸੀਂ ਸੇਵਕੀ ਕਰਾਂਗੇ, ਭਾਵ ਉਹਦੇ ਸੇਵਾ ਅਸੀਂ ਸ਼ੁਕਰਿਆ ਕਰਾਂਗੇ। ਇਮ ਨਿਸ਼ਚੈ ਸਭ ਕੋ ਕਰਵਾਏ, ਇਸ ਤਰ੍ਹਾਂ ਸਾਰਿਆਂ ਨੂੰ ਭਰੋਸਾ ਯਕੀਨ ਕਰਵਾ ਕੇ। ਕਹਿ ਸ੍ਰੀ ਅਮਰ ਸੁਨਹੋ ਸਮਦਾਇ, ਗੁਰਦਾਸ ਸਾਹਿਬ ਜੀ ਕਹਿਣ ਲੱਗੇ ਵੀ ਬਹੁਤੇ ਜਿਮੀਦਾਰੋ ਸੁਣ ਲੋ ਧਿਆਨ ਦੇ ਕੇ। ਦਿਵਸ ਰਹਿਓ ਥੋੜੋ ਰਵ ਜਾਏ, ਸੂਰਜ ਤਾਂ ਛਿਪਦਾ ਜਾ ਰਿਹਾ ਹੈ, ਦਿਨ ਤਾਂ ਥੋੜਾ ਹੀ ਰਹਿ ਗਿਆ ਹੈ। ਜਾਂ ਤੇ ਤੂਰਨ ਕਰੋ ਉਪਾਅ, ਇਸ ਕਰਕੇ ਵੀ ਬਾਰਿਸ਼ ਛੇਤੀ ਪਾਉਣ ਵਾਸਤੇ ਛੇਤੀ ਅਭਰਾਲਾ ਹੀਲਾ ਕਰ ਲੋ। ਰਵ ਅਸਤਨ ਤੇ ਪੂਰਬ ਕਾਲ, ਸੂਰਜ ਛਿਪਦਾ ਜਾ ਰਿਹਾ ਹੈ, ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਜਹ ਜਹ ਤਪਾ ਜਾਏ ਦੁਰਹਾਲ, ਕਿਉਂਕਿ ਅਭਰਾਲਾ ਹੀਲਾ ਕਹਿੰਦੇ ਜਿੱਥੇ ਤੁਹਾਡਾ ਤਪਾ ਗੁਰੂ ਕਹਿੰਦੇ ਛੇਤੀ ਚਲਾ ਜਾਏਗਾ ਕਿਸੇ ਖੇਤ ਵਿੱਚ। ਤਹ ਤਹ ਘਨ ਜਲ ਕੋ ਬਰਖਾਵੇ, ਉੱਤੇ ਉੱਤੇ ਕਹਿੰਦੇ ਜਿਹੜਾ ਪੱਧਰ ਹੈ ਬਹੁਤ ਹੀ ਬਾਰਿਸ਼ ਕਰੇਗਾ। ਪਰ ਹੈ ਖੇਤ ਬਹੁ ਅੰਨ ਪਕਾਵੇ, ਆ ਖੇਤ ਵਿੱਚ ਪਾਣੀ ਪੈ ਜਾਏਗਾ, ਅੰਨ ਪਕਾ ਦੇਵੇਗਾ। ਬਹੁ ਕਿਦਾਰ ਹੈ ਦਿਨ ਰਹਿ ਥੋੜਾ, ਇਸ ਕਰਕੇ ਜਿਮੀਦਾਰੋ ਤੁਹਾਡੇ ਖੇਤ ਬਹੁਤ ਹੈ ਤੇ ਦਿਨ ਥੋੜਾ ਜਾ ਰਹਿੰਦਾ ਹੈ। ਲੇ ਗਮ ਨ ਹੋ ਨਿਜ ਨਿਜ ਦਿਸ਼ ਔਰਾ, ਇਸ ਕਰਕੇ ਆਪੋ ਆਪਣੇ ਖੇਤਾਂ ਦੀ ਤਰਫ ਨੂੰ ਲੈ ਕੇ ਤਪੇ ਨੂੰ ਛੇਤੀ ਚਲੇ ਜਾਓ। ਅੰਗ ਪਰਿਅੰਗਨ ਜਹਾਂ ਲੱਗ ਜਾਏ, ਮਹਾਰਾਜ ਕਹਿੰਦੇ ਵੀ ਚਲੋ ਜੇ ਤਾਂ ਸਰੀਰ ਜਾਂਦਾ ਜਾਂਦਾ ਹੀ ਹੈ, ਜੇ ਕਿਸੇ ਉਹਦਾ ਵੱਡਾ ਅੰਗ ਜਿਹੜੇ ਹੱਡ ਹੁੱਡ ਜੇ ਹੈ, ਹੋਰ ਛੋਟੇ ਅੰਗ ਉਂਗਲਾਂ ਚੀਚੀਆਂ ਜੀਆਂ ਅੰਗੂਠੇ ਜੇ ਉਹ ਵੀ ਹੈ, ਛੋਟੇ ਅੰਗ ਵੀ ਚਲੇ ਜਾਣਗੇ। ਤਹਿ ਲੱਗ ਧਾਏ ਮੇਘ ਬਰਖਾਏ, ਉੱਥੇ ਜਿੱਥੇ ਇਹਦੀਆਂ ਉਂਗਲਾਂ ਚੀਚੀਆਂ ਵੀ ਚਲੀਆਂ ਗਏ, ਉੱਥੇ ਵੀ ਬੱਦਲ ਜਿਹੜਾ ਬੜੀ ਮੂਹਰੇ ਧਾਰ ਬਾਰਿਸ਼ ਕਰੇਗਾ। ਨਿਕਸੈ ਜਬ ਹੈ ਤਪਾ ਨਿਜ ਡੇਰੇ, ਬਾਕੀ ਵੀ ਅਸੀਂ ਤੁਹਾਨੂੰ ਸਪਸ਼ਟੀ ਕਹਿ ਦੇਣਾ, ਤੁਹਾਡਾ ਤਪਾ ਗੁਰੂ ਕਹਿੰਦੇ ਆਪਣੇ ਡੇਰੇ ਤੋਂ ਨਿਕਾਲੇ, ਟਿਕਾਣੇ ਤੋਂ ਨਿਕਲਿਆ। ਤੋ ਘਨ ਹੋਏ ਪਤਾ ਲਿਹੋ ਹੇਰੇ, ਕਹਿੰਦੇ ਤੁਸੀਂ ਪ੍ਰਤਿਆਵਾ ਲੈ ਲਿਓ, ਆਕਾਸ਼ ਵਿੱਚ ਬੱਦਲ ਉਦੋਂ ਹੀ ਆ ਜਾਣਗੇ। ਪਹੁੰਚਤ ਜਬ ਕਿਦਾਰ ਮਹਿ ਜਾਏ, ਆ ਦੂਜਾ ਪ੍ਰਤਾਵਾ ਇਹ ਲੈ ਲਿਓ ਜਦੋਂ ਤੁਹਾਡੇ ਖੇਤ ਵਿੱਚ ਤਪਾ ਪਹੁੰਚ ਗਿਆ। ਤਬ ਦੇਖੋ ਘਨ ਜਲ ਬਰਖਾਏ, ਦੇਖੋ ਕਿਵੇਂ ਬੱਦਲ ਬਾਰਿਸ਼ ਬਰਸਾਉਂਦੇ ਹੈ। ਇਮ ਸੁਣ ਸਭ ਕਹਿ ਜਾਗਿਓ ਜਾਓ, ਇਸ ਤਰ੍ਹਾਂ ਜੀਵਾਦਾਰਾਂ ਨੇ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਸਾਰਿਆਂ ਦੇ ਮਨਾਂ ਵਿੱਚ ਆ ਜਾਗਿਆ, ਉਤਸ਼ਾਹ ਹੋਇਆ। ਕਹਿਤ ਭਏ ਲਿਹੋ ਇਹ ਪਤੀ ਆਓ, ਕਹਿਣ ਲੱਗੇ ਆਪੋ ਵਿੱਚ ਹੀ ਵੀ ਪਹਿਲਾਂ ਆਪਾਂ ਤਪੇ ਗੁਰੂ ਦਾ ਅਜਮਾਇਆ, ਅਸੀਂ ਹੁਣੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਇਹਨਾਂ ਦਾ ਬਚਨ ਵੀ ਅਜਮਾ ਲਓ, ਪ੍ਰਤਿਆ ਲਓ। ਗਮਨੇ ਰਾਹਕ ਸਭ ਮਿਲਤਾ ਹਾਂ, ਬਸ ਫੇਰ ਕੀ ਹੈ, ਕਹਿੰਦੇ ਸਾਰੇ ਜਿਮੀਦਾਰ ਪਿੰਡ ਦੇ ਇਕੱਠੇ ਹੋ ਕੇ ਉੱਥੇ ਗਏ ਜਿੱਥੇ ਤਪਾ ਗੁਰੂ ਬੈਠਾ। ਸਥਿਤ ਤਪਾ ਗਾਦੀ ਪਰ ਜਹਾਂ, ਗੱਦੀ ਵੱਡੀ ਸਾਰੀ ਲਾ ਕੇ ਤੇ ਜਿੱਥੇ ਉਹ ਬਣ ਕੇ ਬੈਠਾ ਹੋਇਆ ਸੀ ਗੁਰੂ। ਗਰਬ ਹਰਖ ਮਹਿ ਫੂਲਿਓ ਬੈਸਾ, ਕਹਿੰਦੇ ਹੰਕਾਰ ਦੇ ਵਿੱਚ ਐਨ ਫੁੱਲਿਆ ਹੋਇਆ ਬੈਠਾ ਸੀ। ਤੇਜ ਤਰੇ ਪੈ ਫੁਰਨਿਓ ਜੈਸਾ, ਕਹਿੰਦੇ ਦੁੱਧ ਦੇ ਹੇਠਾਂ ਕਹਿੰਦੇ ਅਗਨੀ ਦਾ ਤੇਪ ਹੋਵੇ ਉਹ ਤਾਂ ਨੂੰ ਕਹਿੰਦੇ ਨਿਕਲਦਾ ਹੈ, ਇਸ ਤਰ੍ਹਾਂ ਕਹਿੰਦੇ ਫੁੱਲਿਆ ਤਾਂ ਨੂੰ ਹੋਇਆ ਬੈਠਾ ਸੀ ਧੌਣ ਅਕਰਾਈ। ਖਿਖ ਕਰ ਬ੍ਰਿੰਦ ਜਾਏ ਕਰ ਕਹਿਓ, ਹਾਂ ਜਿਮੀਦਾਰਾਂ ਨੇ ਜਾ ਕੇ ਫਿਰ ਕਹਿ ਦਿੱਤਾ ਹੈ। ਸੁਣੋ ਤਪਾ ਜੀ ਨਹਿ ਕੰਨ ਲਹਿਓ, ਹੇ ਤਪਾ ਜੀ ਸੁਣ ਲਓ, ਗੁਰੂ ਤਾਂ ਬਾਹਰ ਕੱਢਿਆ, ਬੱਦਲ ਤਾਂ ਕੋਈ ਆਉਂਦਾ ਨੀ ਜਿਸ ਦਾ ਜਾਣਦਾ। ਅਬ ਹੈ ਆਪ ਕਰਨਾ ਕੋ ਤਾਰ, ਕਹਿੰਦੇ ਉਹ ਨੀਤੀ ਵਰਤੇ ਵੀ ਸਾਮਦਾਮ ਪਹਿਲਾਂ ਸ਼ਰਨ ਨਿਮਰਤਾ ਨਾਲ ਹੀ ਕਹਿੰਦੇ ਵੀ ਆਪ ਗੁਰੂ ਜੀ ਸਾਡੇ ਖੇਤਾਂ ਵਿੱਚ ਚਰਨ ਪਾਓ। ਉੱਠ ਕਰ ਪਾਵਹੁ ਚਰਨ ਕਿਦਾਰ, ਮਹਾਰਾਜ ਇੱਥੋਂ ਉੱਠ ਕੇ ਟਿਕਾਣੇ ਤੋਂ ਸਾਡੇ ਖੇਤਾਂ ਵਿੱਚ ਚਰਨ ਪਾਓ ਜੀ। ਤੁਮਰੇ ਚੱਲੇ ਜੇ ਘਨ ਵਰਖਾ ਹੈ, ਤੁਹਾਡੇ ਕਹਿੰਦੇ ਸਾਡੇ ਖੇਤਾਂ ਵਿੱਚ ਚਲਿਆ ਗਿਆ ਹੋਇਆ ਬੱਦਲ ਬਾਰਿਸ਼ ਕਰ ਦੇਵੇ। ਇਸ ਤੇ ਹਮ ਮਨ ਕਾਮਨ ਪੈ ਹੈ, ਇਸ ਤਰ੍ਹਾਂ ਅਸੀਂ ਮਨ ਦੀ ਕਾਮਨਾ ਸਾਡੇ ਮਨ ਦੀ ਖਾਹਿਸ਼ ਪੂਰੀ ਹੋ ਜਾਏ। ਜੇ ਹਿਤ ਚਾਹਤ ਆਪ ਹਮਾਰਾ, ਇਸ ਕਰਕੇ ਹੇ ਤਪਾ ਗੁਰੂ ਜੀ ਜੇ ਸਾਡਾ ਤੁਸੀਂ ਭਲਾ ਚਾਹੁੰਦੇ ਹੋ। ਨਿਕਸਹ ਬਾਹਰ ਗਮਨ ਹੋ ਕਿਦਾਰਾ, ਇਸ ਕਰਕੇ ਆਪਣੇ ਟਿਕਾਣੇ ਡੇਰੇ ਤੋਂ ਬਾਹਰ ਨਿਕਲੋ, ਸਾਡੇ ਖੇਤਾਂ ਵੱਲ ਨੂੰ ਚੱਲੋ ਜੀ। ਹਮ ਸਭ ਚੱਲ ਹੈ ਸੰਗ ਤੁਮਾਰੇ, ਜਿੰਨੇ ਨਗਰ ਦੇ ਨੇਕ ਤਪਾ ਗੁਰੂ ਜੀ ਤੁਹਾਡੇ ਨਾਲ ਖੇਤਾਂ ਵਿੱਚ ਚੱਲਾਂਗੇ। ਕਰੋ ਗ੍ਰਾਮ ਪਰ ਅਸ ਉਪਕਾਰੇ, ਸਾਡੇ ਤਪਾ ਗੁਰੂ ਜੀ ਸਾਡੇ ਨਗਰ ਤੇ ਅੱਜ ਐਸਾ ਪਰਉਪਕਾਰ ਕਰ ਦਿਓ, ਖੇਤਾਂ ਵਿੱਚ ਚੱਲੋ ਜੀ। ਕਰਤ ਮ੍ਰਿਦ ਲਤਾ ਜੁਤ ਪਤਿਆਵਨ, ਕਹਿੰਦੇ ਇਸ ਤਰ੍ਹਾਂ ਪ੍ਰਤਿਆਵਾ ਲੈਣ ਵਾਸਤੇ ਗੁਰੂ ਕੇ ਬਚਨਾਂ ਸੇਵਕਾਂ ਦਾ ਬਚਨ ਕੋਮਲਤਾ ਸਹਿਤ ਬਚਨ ਕਹਿ ਰਹੇ। ਇਮ ਕਹਿ ਬਹੁ ਬਿਦ ਕੀਏ ਨਿਕਸਾਵਨ, ਇਸ ਤਰ੍ਹਾਂ ਕਹਿ ਕੂ ਕੇ ਨਿਮਰਤਾ ਦੇ ਬਚਨ, ਕਹਿੰਦੇ ਤਪੇ ਨੂੰ ਬਾਹਰ ਕੱਢ ਹੀ ਲਿਆ। ਵਹਿਰ ਗ੍ਰਾਮ ਤੇ ਨਿਕਸਿਓ ਜਦਾ, ਕਹਿੰਦੇ ਤਪਾ ਖਡੂਰ ਨਗਰ ਤੋਂ ਬਾਹਰ ਖੇਤਾਂ ਵੱਲੋਂ ਨਿਕਲਿਆ। ਸਮੁਖ ਆਏ ਘਨ ਦੇਖਿਓ ਤਦਾ, ਜ਼ਿਮੀਦਾਰਾਂ ਨੇ ਦੇਖਿਆ ਸਾਹਮਣੋਂ ਬੱਦਲ ਵਾਲੇ ਗਰਜਦੇ ਆ ਰਹੇ ਹੈ। ਪਤਾ ਲੱਗਿਓ ਸਭ ਕਹਿ ਮਨ ਮਾਹੀ, ਸਾਰਿਆਂ ਦੇ ਮਨ ਦੇ ਵਿੱਚ ਪੱਕਾ ਹੀ ਪਤਾ ਲੱਗ ਗਿਆ, ਭਰੋਸਾ ਆ ਗਿਆ ਵੀ ਗੱਲ ਤਾਂ ਠੀਕ ਦੀ ਨਹੀਂ ਹੈ ਮਹਾਰਾਜ ਦੀ। ਗੁਰਸਿੱਖ ਭਨਿਓ ਸੋ ਮਿਥਿਆ ਨਾ, ਜਿਹੜੇ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਦੇ ਸਿੱਖ ਆ, ਉਹਨਾਂ ਨੇ ਜੋ ਬਚਨ ਕਿਹਾ ਝੂਠਾ ਨਹੀਂ ਹੈ, ਸੱਚਾ ਹੈ। ਬਦਲਤਾ ਆ ਗਏ ਉਹ ਸਾਹਮਣੇ ਗੱਲ, ਕਰਤ ਕਰਤ ਬਾਰਤਾ ਬੇਗ ਚੱਲੇ ਹੈ, ਗੱਲਾਂ ਬਾਤਾਂ ਜੀਆਂ ਕਰਦੇ ਹੁਣ ਤੇਜ਼ੀ ਨਾਲ ਚੱਲੇ ਹੈ। ਪਰਖਤ ਸਿੱਖ ਸੋ ਬਾਕ ਭਲੇ ਹੈ, ਗੁਰੂ ਅੰਗਦ ਸਾਹਿਬ ਦੇ ਸਿੱਖ ਸੇਵ ਅਮਰਦਾਸ ਦੇ ਬਚਨਾਂ ਨੂੰ ਪਰਖ ਰਹੇ ਹੈ ਵੀ ਇਹ ਚੰਗੇ ਬਚਨ ਹੈ। ਲੈ ਜਪ ਗਏ ਕੇਦਾਰ ਮਜਾਰ, ਇਸ ਵੇਲੇ ਕਹਿੰਦੇ ਤੇਜ਼ੀ ਨਾਲ ਖੇਤੇ ਵਿੱਚ ਲੈ ਗਏ ਤਪੇ ਗੁਰੂ ਨੂੰ। ਬਰਖਨ ਬੂੰਦਾ ਲੱਗੀ ਫੁਹਾਰ, ਕਹਿੰਦੇ ਬਾਰਿਸ਼ ਬੂੰਦਾ ਪੈਣ ਲੱਗ ਗਈਆਂ ਤੇ ਬੁਹਾਰ ਲੱਗ ਗਈ ਹੈ। ਦੂਸਰ ਖੇਤ ਵਿਖੇ ਪੱਗ ਧਾਰਾ, ਕਦੇ ਨੇ ਕਹਿੰਦੇ ਦੂਸਰੇ ਖੇਤ ਵਿੱਚ ਆਪਣਾ ਚਰਨ ਰੱਖਿਆ। ਮੋਚਿਤ ਭਏ ਮੇਘ ਜਲ ਧਾਰਾ, ਉਹਦੇ ਖੇਤ ਵਿੱਚ ਜਿਹੜੇ ਬੱਦਲ ਹੈ ਕਹਿੰਦੇ ਜਲ ਧਾਰਾਂ ਛੱਡਣ ਲੱਗੇ, ਬਾਰਿਸ਼ ਪਾਉਣ ਲੱਗ ਪਏ। ਲੱਗ ਦਿਨ ਰਹਿਓ ਚਿੰਤ ਉਪਜਾਵੈ, ਇਸ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਿਹਾ ਵੀ ਦਿਨ ਥੋੜਾ ਰਹਿ ਗਿਆ, ਪਹਿਲਾਂ ਪਹਿਲਾਂ ਹੀ ਸੂਰਜ ਸ਼ਿਵ ਤੋਂ ਇਹ ਕਾਰਜ ਹੋਣਾ, ਇਸ ਕਰਕੇ ਚਿੰਤਾ ਭਰ ਕਰ ਰਹੇ ਵੀ ਦਿਨ ਤਾਂ ਥੋੜਾ ਜਿਹਾ ਰਹਿ ਗਿਆ। ਨਿਜ ਨਿਜ ਦਿਸ਼ਕੋ ਚਹਿਤ ਚਲਾਵੈ, ਇਸ ਕਰਕੇ ਵੀ ਖੇਤ ਤਾਂ ਬਹੁਤ ਹੈ, ਫਿਰ ਆਪੋ ਆਪਣੀ ਤਰਫ ਨੂੰ ਤਲਾਉਣਾ ਤੋਰਨਾ ਚਾਹੁੰਦੇ ਵੀ ਸਾਡੇ ਆਓ ਜੀ, ਸਾਡੇ ਖੇਤ ਚੱਲੋ ਜੀ। ਆਪਣ ਮਹਿ ਰਾਹਕ ਕਰ ਗਿਣਕੋ, ਆਪ ਵਿੱਚ ਜਿਹੜੇ ਜ਼ਿਮੀਂਦਾਰ ਹੈ ਕਹਿੰਦੇ ਗਿਣਤੀਆਂ ਕਰਕੇ, ਕਿਵ ਇਹ ਕਾਰਜ ਪੂਰ ਸਭਨ ਕੋ, ਕਹਿੰਦੇ ਵੀ ਆ ਤਪਾ ਗੁਰੂ ਤਾਂ ਆ ਗਿਆ, ਸਾਰਿਆਂ ਦਾ ਕਿਵੇਂ ਕਾਰਜ ਪੂਰਾ ਹੋਵੇ, ਸਾਰਿਆਂ ਖੇਤ ਵਿੱਚ ਕਿਵੇਂ ਬਾਰਿਸ਼ ਭਰੇ, ਦਿਨ ਥੋੜਾ ਰਹਿੰਦਾ ਹੈ। ਨਿਜ ਕਿਦਾਰ ਦਿਜ ਐਂਚਨ ਲਾਗੇ, ਕਈ ਜਿਹੜੇ ਤਕੜੇ ਸੀ ਆਪੋ ਆਪਣੇ ਖੇਤਾਂ ਵੱਲ ਨੂੰ ਖਿੱਚਣ ਲੱਗ ਪਏ, ਧੂਕੜੀਸ ਕਰਨ ਲੱਗ ਪਏ। ਜਿਦ ਪਰਸ ਪਰ ਰਿਸ ਉਰ ਜਾਗੇ, ਉਸੇ ਨੱਚਦੇ ਉਹ ਕਹਿੰਦੇ ਮੇਰੇ ਜ਼ਿਆਦੇ ਖੇਤ ਹੈ, ਤੇਰੇ ਤਾਂ ਥੋੜੇ ਹੈ, ਮੇਰੇ ਰਹਿ ਜਾਣੇ ਹੈ। ਤਪਾ ਭਇਓ ਬਿਆਕੁਲ ਤਿਸ ਕਾਲਾ, ਮੈਂ ਜਦੋਂ ਧੂਕੜੀਸ ਕੀਤੀ ਹੈ ਤਪਾ ਕਹਿੰਦੇ ਬਿਆਕੁਲ ਹੋ ਗਿਆ। ਝਿਰਕ ਝਿਰਕ ਤਿੰਨ ਪਰਹਿ ਵਿਸਾਲਾ, ਉਹਨਾਂ ਨੂੰ ਕਹਿੰਦੇ ਝਿਰਕ ਝਿਰਕ ਕੇ ਪੈਂਦਾ, ਬੜੀਆਂ ਕਚੀਚੀਆਂ ਜਿਹੀਆਂ ਲੈ ਲੈ ਕੇ। ਕਹਿਓ ਤਪੇ ਕੋ ਨਹਿ ਕੋ ਮਨ ਹੈ, ਸਾਰੇ ਵਜੇ ਤਪੇ ਦਾ ਕਿਹਾ ਨੀ ਕੋਈ ਮਨ। ਨਿਜ ਕੇਦਾਰ ਦਿਡ ਸਭ ਕੋ ਅੰਨ ਹੈ, ਸਾਰੇ ਆਪੋ ਆਪਣੇ ਖੇਤਾਂ ਵੱਲੋਂ ਘੜੀਸ ਘੜੀ ਕੇ ਲਿਆਉਣਾ ਚਾਹੁੰਦੇ। ਖੈਂਚਿਤ ਖੈਂਚਿਤ ਭਇਓ ਬਿਹਾਲਾ, ਕਹਿੰਦੇ ਖਿੱਚਦਿਆਂ ਤੋਂਦਿਆਂ ਅਖੀਰੀ ਤਪਾ ਗੁਰੂ ਕਹਿੰਦੇ ਬਿਆਕਲ ਹੋ ਗਿਆ। ਬੋਲਣ ਤੇ ਥੱਕ ਰਹਿਓ ਨਾ ਚਾਲਾ, ਨਾ ਤਾਂ ਚੱਲਿਆ ਜਾਂਦਾ ਨਾ ਬੋਲਣ ਤੋਂ ਰਹਿ ਗਿਆ, ਬੋਲਣ ਤੋਂ ਵੀ ਥੱਕ ਗਿਆ, ਜਵਾਨ ਤੋਂ ਬਚਨ ਆਵਾਜ਼ ਨਹੀਂ ਨਿਕਲਦੀ ਹੈ। ਜਬ ਚੱਲ ਪੇ ਤੇ ਹੱਟ ਸੋ ਰਹਿ, ਜਦੋਂ ਜ਼ਿਮੀਦਾਰਾਂ ਨੇ ਦੇਖਿਆ ਹੈ ਵੀ ਇਹ ਤਾਂ ਹੁਣ ਤੁਰਨ ਹੀ ਰਿਹਾ ਹੈ। ਮੋਹਨ ਪਿਤਾ ਆਏ ਤਬ ਕਹਿ, ਉਸੇ ਵੇਲੇ ਬਾਬਾ ਮੋਹਨ ਜੀ ਦੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਆ ਕੇ ਜ਼ਿਮੀਦਾਰਾਂ ਨੂੰ ਕਹਿ ਦਿੱਤਾ ਹੈ। ਮਾਸ ਅਥਿਤ ਜਹ ਜਹ ਲੈ ਜੈ ਹੋ, ਕਹਿੰਦੇ ਵੀ ਇਹ ਤਪੇ ਗੁਰੂ ਦਾ ਜਿੱਥੇ ਮਾਸ ਦੀ ਬੋਟੀ, ਜਿੱਥੇ ਉਂਗਲ ਚੀਚੀ ਹੱਡ ਹੁੱਡ ਜੀ ਛੱਡੀ ਲੈ ਜਾਓਗੇ। ਤਹ ਤਹ ਬਰਖਾ ਘਨ ਕੀ ਪੈ ਉੱਥੇ ਉੱਥੇ ਖੇਤ ਵਿੱਚ ਤੁਸੀਂ ਬੱਦਲ ਦੀ ਬਾਰਿਸ਼ ਪੁਆ ਲਓਗੇ ਪੈ ਜਾਏਗੀ। ਸੁਣ ਕੇ ਸਭ ਨੇ ਘਸੀਟਿਓ ਜਦਾ, ਹਾਂ ਸਾਰਿਆਂ ਨੇ ਸੁਣ ਕੇ ਜਦੋਂ ਤਪੇ ਗੁਰੂ ਨੇ ਦੇਖਿਆ ਵੀ ਤੁਰਦਾ ਨੀ ਤੇ ਘੜੀਸ ਲਿਆ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਵਿੱਚ ਤਾਂ ਲਿਖਿਆ ਵੀ ਮਰ ਗਿਆ ਤੇ ਸੁਹਾਗੇ ਮਗਰ ਪਾ ਲਿਆ ਸੀ। ਨਿਕਸੇ ਪ੍ਰਾਣ ਭੋਏ ਹੱਦ ਤਦਾ, ਹਾਂ ਕਹਿੰਦੇ ਉਸੇ ਪ੍ਰਾਣ ਚ ਨਿਕਲ ਗਏ। ਰਹਿ ਬਰਖਾ ਬਿਨ ਖੇਤ ਹਮਾਰੇ, ਹਾਂ ਫਿਰ ਵੀ ਜ਼ਿਮੀਂਦਾਰ ਦੇਖਦੇ ਵੀ ਮਰ ਗਿਆ ਸਾਡੇ ਤਾਂ ਖੇਤ ਪਾਣੀ ਬਗੈਰ ਰਹਿ ਜਾਣੇ। ਇਮ ਬੋਲਤ ਅਰ ਚਿੰਤ ਵਿਚਾਰੇ, ਨਾਲੇ ਤੇ ਚਿੰਤਾ ਕਰਕੇ ਵਿਚਾਰਦੇ ਨਾਲੇ ਆਪੋ ਵਿੱਚ ਹੀ ਉਹ ਬੋਲਦੇ ਚੱਲਦੇ। ਏਕ ਮਰੈ ਜੀਵ ਹੈ ਸਭ ਗਾਉਂ, ਇੱਕ ਤਪਾ ਜਾ ਮਰ ਜੂਗਾ ਸਾਰਾ ਪਿੰਡ ਦਾ ਜੁੱਤਾ। ਤੇ ਤੋਰ ਲੀਏ ਕਰ ਪਾਉ, ਇਸ ਕਰਕੇ ਕਹਿੰਦੇ ਸਾਡੇ ਚੀਚੀਆਂ ਆਪਣੇ ਉਂਗਲਾਂ ਦੀਆਂ ਤੋੜ ਲਓ। ਆਪੋ ਆਪਣੇ ਖੇਤ ਪਧਾਰੇ, ਫੇਰ ਕੀ ਹੈ ਮਰੇ ਦੇ। ਕਹਿੰਦੇ ਕਿਸੇ ਨੇ ਉਂਗਲ ਤੋੜ ਲਈ ਹੈ, ਕਿਸੇ ਹੱਡੀ ਲੈ ਲਈ, ਕਿਸੇ ਮਾਸ ਦੀ ਬੋਟੀ ਲਈ, ਆਪਣੋਂ ਖੇਤਾਂ ਨੂੰ ਲੈ ਕੇ ਭੱਜ ਪਏ ਨੇ। ਜਹ ਜਹ ਜਹ ਗਏ ਪਸਰਿਓ ਘਨ ਸਾਰੇ, ਉੱਥੇ ਜਿੱਥੇ ਗਏ ਉੱਥੇ ਕਹਿੰਦੇ ਬੱਦਲ ਫੈਲ ਗਿਆ, ਉੱਥੇ ਉੱਥੇ ਲੱਗ ਗਿਆ ਬਾਰਿਸ਼ ਪਾਉਣ। ਤਪਾ ਮਰੇ ਤੇ ਇੱਕ ਰਸ ਬਾਰ, ਜਦੋਂ ਸ਼ਹੀਦ ਹੋ ਗਿਆ ਮਰ ਗਿਆ ਉਸ ਵੇਲੇ ਇੱਕ ਸਾਲ ਲਗਾਤਾਰ ਬਾਰਿਸ਼। ਬਰਖਾ ਕੀਨਸ ਮੇਘ ਕਿਦਾਰ, ਬੱਦਲ ਨੇ ਵੀ ਕੋਈ ਖੁਸ਼ੀ ਮਨਾਈ ਹੈ ਵੀ ਚੰਗਾ ਦੁਸ਼ਟ ਮਰਿਆ ਤੇ ਇੱਕ ਲਗਾਤਾਰ ਮੋਹਲੇ ਧਾਰ ਬਾਰਿਸ਼ ਖੁੱਲੀ ਸਿੱਟੀ ਹੈ। ਮਹਾਂ ਪਖੰਡੀ ਸਭ ਹਿੰਨ ਜਾਣਿਓ, ਜਿਹਨੇ ਖਰੇ ਗੌਰ ਜਿਮੀਦਾਰ ਲੰਬਰਦਾਰ ਚੌਧਰੀ ਸੀ ਕਹਿਣ ਲੱਗੇ ਹੋਏ ਤਾਂ ਤਪਾ ਗੁਰੂ ਸਾਡਾ ਬੜਾ ਡੰਬੀ ਪਖੰਡੀ ਸੀ। ਦੁਐਸ਼ ਠਾਨ ਗੁਰ ਕੋ ਨਿਕਸਾਨਿਓ, ਗੁਰੂ ਅੰਗਦ ਸਾਹਿਬ ਨਾਲ ਵੈਰ ਕਰਕੇ ਸਾਥੋਂ ਇਹਨੇ ਬਾਹਰ ਕਢਾ ਦਿੱਤਾ ਗੁਰੂ ਨੂੰ। ਝੂਠੋ ਹੁਤੋ ਫੁਰੀ ਨਹਿ ਬਾਨੀ, ਝੂਠ ਬੋਲਦਾ ਬਗਦਾ ਸੀ ਗਲਤਾਂ ਉਹਦੀ ਕੋਈ ਪੂਰੀ ਨਹੀਂ ਹੋਈ। ਗੁਰਦਾਸਨ ਕਹਿ ਦੀਨਸ ਪਾਨੀ, ਇੱਧਰ ਦੇਖੋ ਗੁਰੂ ਅੰਗਦ ਸਾਹਿਬ ਤਾਂ ਕਿਧਰੇ ਰਹਿ ਕੇ ਉਹਨਾਂ ਦੇ ਦਾਸਾਂ ਨੇ ਅਮਰਦਾਸ ਸਾਹਿਬ ਜੀ ਨੇ ਕਿੰਨਾ ਖੁੱਲਾ ਜਲ ਦੇਤਾ, ਕਿੰਨੀ ਬਾਰਿਸ਼ ਪੁਆ ਦਈ। ਹੋਤ ਭੋਰ ਸ੍ਰੀ ਅੰਗਦ ਆਨ, ਆਪੋ ਵਿੱਚ ਕਹਿੰਦੇ ਵੀ ਆਪਾਂ ਬਸ ਬਹੁਤ ਵੱਡੀ ਬੱਜਰ ਗਲਤੀ ਕਰ, ਕੱਲ ਨੂੰ ਸਵੇਰ ਸਰ ਉੱਠਦਿਆਂ ਸਾਰ ਗੁਰੂ ਅੰਗਦ ਸਾਹਿਬ ਨੂੰ ਆਪਣੇ ਨਗਰ ਵਿੱਚ ਲੈ ਕੇ ਆਓ। ਨਿਜ ਅਪਰਾਧ ਛਿਮਾਪਨ ਠਾਨ, ਜਿਹੜਾ ਆਪਾਂ ਬਹੁਤ ਵੱਡਾ ਗੁਨਾਹ ਉਹਦੇ ਮਗਰ ਲੱਗ ਕੇ ਕਰ ਰਹੇ ਹਾਂ ਕਰ ਬੈਠੇ ਹਾਂ, ਮਹਾਰਾਜ ਜਾ ਕੇ ਮਾਫ ਕਰਾਓ, ਆਪਣੀਆਂ ਬੇਅਦਬੀਆਂ ਭੁੱਲਾਂ ਮਾਫ ਕਰਾਓ। ਇਮ ਸ੍ਰੀ ਅਮਰਦਾਸ ਤਹਿ ਕਰਕੇ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਹੜੀ ਬਾਰਿਸ਼ ਪੁਆ ਕੇ ਤੇ ਉਹਦਾ ਭੋਗ ਪੁਆ ਕੇ। ਗਮਨਿਓ ਗੁਰਦਿਸ਼ ਪ੍ਰੀਤ ਸੋ ਧਰਕੇ, ਹਾਂ ਹਿਰਦੇ ਵਿੱਚ ਪ੍ਰੀਤੀ ਧਾਰ ਕੇ ਫਿਰ ਖਡੂਰ ਸਾਹਿਬ ਤੋਂ ਜਿੱਥੇ ਗੁਰੂ ਅੰਗਦ ਸਾਹਿਬ ਜੀ ਔਰ ਖਾਨਜ਼ਾਦੇ ਦੀ ਝਿੜੀ ਵਿੱਚ ਛਾਪਰੀ ਸਾਹਿਬ ਗੁਰਦੁਆਲੇ ਥਾਂ ਤੇ ਡੇਰਾ ਲਾਈ ਬੈਠੇ ਉਸ ਤਰਫ ਨੂੰ ਚੱਲੇ। ਪਰਮ ਪ੍ਰਸੰਨ ਹਿਰਦੈ ਹੋਏ ਗਏ, ਹਾਂ ਆਪ ਜੀ ਦਾ ਹਿਰਦਾ ਬਹੁਤ ਹੀ ਪ੍ਰਸੰਨ ਸਾ ਸਹਿਤ ਹੋ ਗਏ। ਪ੍ਰਾਪਤ ਡੇਰੇ ਮੈਂ ਚੱਲ ਪਾਇਓ, ਹਾਂ ਜਿੱਥੇ ਗੁਰੂ ਅੰਗਦ ਸਾਹਿਬ ਜੀ ਨੇ ਉਹ ਟਿਕਾਣਾ ਲਾਇਆ ਡੇਰਾ ਲਾਇਆ ਉੱਥੇ ਜਾ ਪ੍ਰਾਪਤ ਉੱਥੇ ਜਾ ਪ੍ਰਵੇਸ਼ ਹੋਏ। ਹਾਂ ਗੁਰ ਕੋ ਜਾਏ ਬੰਦਨਾ ਕੀਨਸ, ਜਿਵੇਂ ਆਪ ਜੀ ਹਜ਼ੂਰੀ ਵਿੱਚ ਗਏ ਸਨ ਨਮਸਕਾਰ ਕੀਤੀ ਹੈ ਗੁਰੂ ਅਮਰਦਾਸ ਸਾਹਿਬ ਜੀ ਨੂੰ ਵੀ ਅਜਰ ਸ਼ਕਤੀਆਂ ਨੂੰ ਜਰਕੇ ਰੱਖਣਾ ਇਹ ਦਿਖਾਉਣੀਆਂ ਨਹੀਂ ਹੈ ਐਸਾ ਨਹੀਂ ਕੁਛ ਕਰਨਾ ਹੈ। ਉਹ ਜਿਵੇਂ ਸਿੱਖਿਆ ਦੇਣ ਵਾਸਤੇ ਆਪ ਜੀ ਨੇ ਕੋਈ ਉਹ ਲੀਲਾ ਕੀਤੀ ਸੀ ਉਹ ਪ੍ਰਸੰਗ ਕੁਝ ਬਾਕੀ ਰਹਿੰਦਾ ਹੈ। ਸਮਾਂ ਜਿੰਨਾ ਕੁ ਨੀਯਤ ਕੀਤਾ ਉਹ ਕਰੀਬਨ ਪੂਰਾ ਹੀ ਹੋ ਗਿਆ ਉੱਪਰੀ ਜਾ ਰਿਹਾ ਹੈ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਜਿਵੇਂ ਹਜ਼ੂਰੀ ਵਿੱਚ ਗਏ ਗੁਰੂ ਅੰਗਦ ਸਾਹਿਬ ਜੀ ਨੇ ਸਿੱਖਿਆ ਦੇਣ ਵਾਸਤੇ ਜੋ ਕੋਈ ਲੀਲਾ ਚੇਸ਼ਟਾ ਕੀਤੀ ਉਹ ਪ੍ਰਸੰਗ ਆਪਾਂ ਕੱਲ੍ਹ ਦੇ ਸਮੇਂ ਵਿੱਚ ਸੁਣ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ ਅਰਦਾਸ ਵੀ ਜੁੜ ਗਏ। ਇਮ ਸ੍ਰੀ ਅਮਰਦਾਸ ਤਹਿ ਕਰਕੇ, ਗਮਨਿਓ ਗੁਰਦਿਸ਼ ਪ੍ਰੀਤ ਸੋ ਧਰਕੇ, ਪਰਮ ਪ੍ਰਸੰਨ ਹਿਰਦੈ ਹੋਏ ਗਇਓ, ਪ੍ਰਾਪਤ ਡੇਰੇ ਮਹਿ ਚੱਲ ਪਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੇ ਪਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਰੰਗ ਗੁਰੂ।